ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਵਾਹਿਗੁਰੂ ਸਾਹਿਬ ਜੀਓ ਚੌਪਈ ਕਲੀ ਕਾਲ ਮਹਿ ਛੁੱਟ ਗਇਓ ਧਰਮ ਖੱਤਰੀ ਦਿਜ ਸਭ ਕਰਤ ਕੁਕਰਮ ਇਨ ਦੋਨੋ ਬਹੁ ਗਹਿਲੀਏ ਪਾਪਾ ਭ੍ਰਿਸ਼ਟ ਭਏ ਛੋਡਾ ਧਰਮ ਆਪਾ ਕਲੀ ਕਾਲ ਮਹਿ ਛੁੱਟ ਗਇਓ ਧਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਹੇ ਹੈ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੀ ਮੁਖਾਰ ਬਿੰਦ ਬਾਣੀ ਉਚਾਰਨ ਕੀਤੀ ਹੋਈ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ ਸੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਜੋ ਲੜੀਵਾਰ ਰੂਪ ਜੀ ਚੱਲ ਰਿਹਾ ਹੈ ਜਿਸ ਤਰ੍ਹਾਂ ਆਪ ਵਿਚਰਦੇ ਵਿਚਰਦੇ ਲਾਹੌਰ ਸ਼ਹਿਰ ਵਿਖੇ ਚਲੇ ਗਏ ਸਨ ਜਿੱਥੇ ਉਹ ਕਸਾਈ ਰਾਣਾ ਹੈ ਕਸਾਈਆਂ ਦਾ ਮਹੱਲਾ ਗੁਮਾਵਾਦ ਕਰ ਰਹੇ ਅਤੇ ਗੁਰੂ ਮਹਾਰਾਜ ਨੇ ਗੋਬਧ ਗੁਮਾ ਮਾਰਦਿਆਂ ਦੇਖ ਕੇ ਹੱਤਿਆ ਹੁੰਦੀ ਦੇਖ ਕੇ ਵੀਰ ਰਸ ਵਿੱਚ ਆ ਗਏ ਸੀ ਨਾਰਾਜ਼ ਹੋ ਗਏ ਸਨ ਅਤੇ ਮੁੱਖੋਂ ਇਸ ਤਰ੍ਹਾਂ ਲਫ਼ਜ਼ ਅਤੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਇਹ ਜਿਹੜਾ ਲਾਹੌਰ ਸ਼ਹਿਰ ਇਹਦੇ ਵਿੱਚ ਜ਼ਹਿਰ ਵਰਗਾ ਦੁੱਖ ਦੇਣ ਵਾਲਾ ਬੜਾ ਕਹਿਰ ਜ਼ੁਲਮ ਹੋਇਆ ਗਰੇ ਸਵਾ ਪੈਰ ਦਿਨ ਚੜ੍ਹਦੇ ਤੱਕ ਇਸ ਤਰ੍ਹਾਂ ਮਹਾਰਾਜ ਦੇ ਬਚਨ ਕਹਿਣੇ ਕਰਕੇ ਇਸ ਸਵਾ ਪੈਰ ਦਿਨ ਚੜ੍ਹਦੇ ਤੱਕ ਇਹਨਾਂ ਦਾ ਡਾਂਗ ਚੱਲਦੀ ਰਹਿੰਦੀ ਲੜਦੇ ਮਰਦੇ ਰਹਿੰਦੇ ਸਨ ਔਖੇ ਹੋਏ ਫਿਰੇ ਜਦੋਂ ਗੁਰੂ ਨਾਨਕ ਸਾਹਿਬ ਜੀ ਚਾਰੇ ਉਦਾਸੀਆਂ ਪੂਰੀਆਂ ਕਰਕੇ ਕਰਤਾਰਪੁਰ ਸਾਹਿਬ ਖਾਇਆ ਟਿਕੇ ਸਨ ਇੱਥੇ ਆਏ ਸੀ ਇਕੱਠਿਆਂ ਹੋ ਕੇ ਕਹਿੰਦੇ ਮਹਾਰਾਜ ਆਪ ਜੀ ਨੇ ਜੋ ਬਚਨ ਕੀਤਾ ਉਹਨੂੰ ਵਾਪਸ ਲਓ ਮਹਾਰਾਜ ਕਹਿੰਦੇ ਗੂੰਗਾਂ ਮਾਰਨੀਆਂ ਛੱਡੋ ਸਿੱਖੀ ਧਾਰੋ। ਕਹਿਣ ਲੱਗੇ ਜੀ ਇਹ ਤਾਂ ਔਖਾ ਹੈ। ਮਹਾਰਾਜ ਕਹਿੰਦੇ ਵੀ ਸਾਨੂੰ ਇਹ ਵਚਨ ਲੈਣਾ ਵਾਪਸ ਕਰਨਾ ਔਖਾ ਹੈ ਮੁੜ ਗਏ। ਇਹ ਜਦੋਂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ ਅਤੇ ਗੁਰੂ ਅੰਗਦ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਰਾਜਮਾਨ ਹੋ ਗਏ, ਫਿਰ ਇਕੱਠਿਆਂ ਹੋ ਕੇ ਲਾਹੌਰ ਤੋਂ ਚੱਲਦੇ ਹੋਏ ਖਡੂਰ ਸਾਹਿਬ ਵੀ ਆਏ ਸਨ। ਇਹ ਕਿਹਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਗੁਆਂ ਵੱਧ ਹੁੰਦੀਆਂ ਦੇਖ ਕੇ ਨਾਰਾਜ਼ ਹੋ ਕੇ ਬਚਨ ਕਹਿ ਦਿੱਤਾ ਸੀ ਕਿ ਅਸੀਂ ਸਵਾ ਪੈਰ ਦਿਨ ਚਰਤ ਕੇ ਲੜਦੇ ਭਿੜਦੇ ਮਰਦੇ ਰਹਿੰਦੇ ਹਾਂ, ਆਪ ਉਸੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਰਾਜਮਾਨ ਹੋ ਅਤੇ ਮਹਾਰਾਜ ਬਚਨ ਵਾਪਸ ਲਾਓ। ਮਹਾਰਾਜ ਕਹਿੰਦੇ ਵੀ ਤੁਸੀਂ ਸਿੱਖੀ ਧਾਰੋ ਅਤੇ ਗੁਆਂ ਮਾਰਨੀਆਂ ਛੱਡੋ। ਇਹ ਕਹਿਣ ਲੱਗੇ ਜੀ ਇਹ ਤਾਂ ਔਖਾ ਕੰਮ ਹੈ। ਮਹਾਰਾਜ ਕਹਿੰਦੇ ਫਿਰ ਨਹੀਂ ਇਹ ਹੁੰਦਾ। ਫਿਰ ਜਦੋਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਰਾਜਮਾਨ ਸਨ, ਫਿਰ ਗੋਇੰਦਵਾਲ ਸਾਹਿਬ ਵੀ ਗਏ ਸਨ ਅਤੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਬਹੁਤ ਔਖੇ ਹੈ, ਬਖਸ਼ੋ। ਅਤੇ ਉਸ ਵੇਲੇ ਗੁਰੂ ਅਮਰਦੇਵ ਮਹਾਰਾਜ ਜੀ ਨੇ ਵਿਚਾਰਿਆ ਵੀ ਜੋ ਹੁਣ ਸਾਥੋਂ ਬਾਅਦ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਰਾਜਣਾ ਲਾਹੌਰ ਸ਼ਹਿਰ ਦੇ ਹੀ ਪੈਦਾ ਹੋਏ ਰਾਮਦਾਸ ਸਾਹਿਬ ਜੀ ਦੀ ਸੇਵਾ ਵਿੱਚ ਲੱਗੇ ਹੋਏ ਹੈ। ਫਿਰ ਇਸ ਤਰ੍ਹਾਂ ਆਪ ਜੀ ਨੇ ਮੁੱਖੋਂ ਬਚਨ ਕਹਿ ਦਿੱਤਾ, ਲਾਹੌਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਿਫਤੀ ਦਾ ਘਰ, ਵੀ ਜਿਹੜਾ ਲਾਹੌਰ ਸ਼ਹਿਰ ਹੈ ਤਾਂ ਇਸੇ ਤਰ੍ਹਾਂ ਬਣਿਆ ਰਹੇਗਾ, ਸੋਹਣਾ ਸ਼ਹਿਰ ਸਜਦਾ ਰਹੇਗਾ, ਇਹਦੇ ਨੇੜੇ ਅੰਮ੍ਰਿਤਸਰ ਸਰੋਵਰ ਬਣ ਜਾਏਗਾ ਅਤੇ ਸਿਫਤੀ ਦਾ ਘਰ ਜਿਹੜਾ ਹਰਿਮੰਦਰ ਸਾਹਿਬ ਹੈ ਉਹ ਸਵਾਈਮਾਨ ਹੋ ਜਾਏਗਾ। ਇੱਥੋਂ ਹਰਿਮੰਦਰ ਸਾਹਿਬ ਤੋਂ ਅਤੇ ਅੰਮ੍ਰਿਤਸਰ ਤੋਂ ਕਲਾ ਵਰਤੇਗੀ, ਇਸ ਕਰਕੇ ਇਹ ਹਟ ਜਾਏਗਾ। ਬਾਕੀ ਵੀ ਗੁਰੂ ਰਾਮਦਾਸ ਸਾਹਿਬ ਜੀ ਹੁਣ ਸੇਵਾ ਵਿੱਚ ਲੱਗੇ ਹੋਏ ਸੀ, ਇਹਨਾਂ ਦਾ ਅਵਤਾਰ ਝੋਨਾ ਮੰਡੀ ਵਿਖੇ ਹੋਇਆ ਹੋਇਆ ਸੀ, ਉਹ ਜਾਣ ਕੇ ਬਖਸ਼ ਦਿੱਤੇ ਸੀ, ਜਿਸ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਵੀ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕਿਹਾ, ਗੁਰੂ ਬਾਬਾ ਫਿਟਕੇ ਸੇ ਫਟੇ, ਗੁਰੂ ਅੰਗਦ ਕੀਤੇ ਵੀ ਕੂੜਿਆਰੇ, ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿ ਹਾਥੇ ਨਾ ਵਿਚਾਰੇ, ਗੁਰ ਚੌਥੀ ਪੂੜੀ ਟਿੱਕਿਆ ਤਿੰਨ ਦੁਸ਼ਟ ਤਿੰਨ ਨਿੰਦਕ ਦੁਸ਼ਟ ਸਭ ਸਾਰੇ। ਜਿਸ ਗੁਰੂ ਨੇ ਸਾਨੂੰ ਚੌਥੀ ਪੀੜ੍ਹੀ ਗੱਦੀ ਉੱਪਰ ਟਿੱਕਿਆ ਸਵਾਏ ਮਾਨ ਕੀਤਾ ਵੀ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਜਿਹੜੇ ਨਿੰਦਕ ਦੁਸ਼ਟ ਸੀ ਸਾਰੇ ਤਾਰ ਦੇ ਪਾਰ ਲੰਘਾ ਦਿੱਤੇ। ਇਸ ਤਰ੍ਹਾਂ ਇਹ ਫਿਰ ਸੱਤਵੇਂ ਪਾਤਸ਼ਾਹ ਦੇ ਸਮੇਂ ਵੀ ਜਦੋਂ ਰਾਮ ਰਾਏ ਮਹਾਰਾਜ ਦੀ ਤੁਰਕ ਹਟਾ ਦਿੱਤੀ ਸੀ, ਇਹਨੇ ਮਿੱਟੀ ਮੁਸਲਮਾਨ ਕੀ ਸਾ ਬੇਈਮਾਨ ਕਹਿਤਾ ਸੀ, ਅਤੇ ਗੁਰੂ ਹਰਰਾਏ ਸਾਹਿਬ ਜੀ ਨੇ ਫਿਰ ਪੁੱਤਰ ਨੂੰ ਕਹਿ ਦਿੱਤਾ ਵੀ ਸਾਡੇ ਮੱਥੇ ਨਾ ਲੱਗੇ ਗੁਰੂ ਨਾਨਕ ਦੀ ਬਾਣੀ ਉਠਾਉਣ ਵਾਲਾ, ਨਾਲੇ ਕਹਿ ਦਿੱਤਾ ਵੀ ਇਹਨੂੰ ਕੋਈ ਭੇਟਾ ਪੂਜਾ ਨਾ ਕਰੇ, ਕੋਈ ਕਾਣੀ ਕੌਡੀ ਨਾ ਦੇਵੇ। ਫਿਰ ਜਦੋਂ ਇਹ ਦੇਹਰਾਦੂਨ ਵੱਲ ਨੂੰ ਆਇਆ ਸੀ ਚੱਲਦਾ ਹੋਇਆ, ਅਤੇ ਉਸ ਵੇਲੇ ਇਹਨੇ ਲਾਹੌਰ ਸ਼ਹਿਰ ਵਿੱਚ ਵੀ ਆਉਣਾ ਸੀ, ਫਿਰ ਇਹ ਵਿਚਾਰ ਕਰ ਲੱਗੇ ਵੀ ਰਾਮ ਰਾਏ ਆ ਰਿਹਾ, ਕਰਾਮਾਤਾਂ ਵਾਲਾ ਹੈ, ਇਹਨੂੰ ਨਾ ਮੱਥਾ ਮੁੱਥਾ ਟੇਕਿਆ, ਨਾ ਪੂਜਾ ਕੀਤੀ, ਨਾ ਸਤਿਕਾਰ ਕੀਤਾ, ਕੋਈ ਇਹੋ ਜਿਹਾ ਬਚਨ ਨਾ ਕਰਦੇ ਇਹੋ ਜਿਹੀ ਇਹ ਕਰਾਮਾਤ ਨਾਲ ਨਾ ਕੋਈ ਇਹ ਭਾਣਾ ਵਰਤਾ ਦੇ, ਜਿਸ ਕਰਕੇ ਵੀ ਅਸੀਂ ਔਖੇ ਹੋ ਜਾਈਏ। ਉੱਧਰ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਕਿਹਾ ਵੀ ਕਹਾਣੀ ਕੌਡੀ ਨਹੀਂ ਦੇਣੀ, ਵਿੱਚੋਂ ਸ਼ਿਆਸਤੀ ਸੀ। ਉਹ ਕਹਿੰਦੇ ਵੀ ਮਹਾਰਾਜ ਨੇ ਹਰਿਰਾਏ ਸਾਹਿਬ ਜੀ ਨੇ ਇਹੀ ਕਿਹਾ ਵੀ ਟਕਾ ਨਹੀਂ ਦੇਣਾ ਹੈ, ਧੇਲਾ ਨਹੀਂ ਦੇਣਾ ਇਸ ਨੂੰ, ਰੁਪਈਆਂ ਦੀ ਗੱਲ ਤਾਂ ਨਹੀਂ ਕੀਤੀ ਆ, ਪਰ ਰੁਪਈਏ ਮੱਥਾ ਟੇਕਦੇ ਹੋ, ਕਹਿੰਦੇ ਵੀ ਗੱਲ ਤਾਂ ਠੀਕ ਹੈ, ਉਧਰੋਂ ਵੀ ਸੱਚੇ ਇੱਧਰੋਂ ਵੀ ਬਚ ਜਾਵਾਂਗੇ। ਉਹ ਫਿਰ ਰੁਪਈਏ ਰਾਮ ਰਾਏ ਜੀ ਅੱਗੇ ਮੱਥੇ ਟੇਕਦੇ, ਇਸੇ ਤਰ੍ਹਾਂ ਜੇ ਵੀ ਉਹ ਛਿਆਨੀ ਚੁਆਨੀ ਧੇਲਾ ਕੌੜ ਕੌੜੀ ਉਹ ਨਹੀਂ ਰੱਖਿਆ। ਕਿਸੇ ਨੇ ਜਾ ਕੇ ਦੱਸਤਾ ਸਤਿਗੁਰੂ ਹਰਿਰਾਏ ਸਾਹਿਬ ਜੀ ਨੂੰ ਕੀਰਤਪੁਰ ਸਾਹਿਬ ਕਿ ਮਹਾਰਾਜ ਲੋਰੀਆਂ ਨੇ ਐਂ ਕੀਤਾ। ਮਹਾਰਾਜ ਕਹਿੰਦੇ ਸਾਰੇ ਖੋਟੇ ਨੇ, ਉਹ ਫਿਰ ਚੱਕਰ ਪੈ ਗਿਆ। ਇਸ ਤਰ੍ਹਾਂ ਫਿਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਕੇ ਸਿੱਖੀ ਦੀ ਪਰਖ ਕਰਨ ਲੱਗੇ, ਇਹ ਹੈ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕੋ, ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਸਭ ਕੁਛ ਦਿੰਦੇ ਰਹੇ ਹੋ, ਮਾਇਆ ਵੀ ਦਿੰਦੇ ਰਹੇ ਹੋ, ਬਸਤਰ ਵੀ, ਹੀਰੇ ਰਤਨ ਜਵਾਹਰ, ਹੋਰ ਚੰਗੇ ਕੀਮਤੀ ਘੋੜੇ ਹਾਥੀ, ਹੁਣ ਵੀ ਸਾਨੂੰ ਸੀਸ ਦੀ ਲੋੜ ਹੈ, ਉੱਠੋ ਤੁਹਾਡੇ ਵਿੱਚੋਂ ਕੋਈ ਦਿਓ ਸੀਸ ਦਾ। ਪਹਿਲੇ ਬਚਨ 'ਚ ਤਾਂ ਕੋਈ ਉੱਠਿਆ ਨਹੀਂ ਸੀ, ਫਿਰ ਦੂਜਾ ਬਚਨ ਸੁਣਦਿਆਂ ਹੋਇਆ ਲਾਹੌਰ ਦਾ ਏ ਭਾਈ ਦਇਆ ਰਾਮ ਜੀ ਉੱਠ ਖੜੋਤਾ ਸੀ, ਇਹ ਕਹਿਣ ਲੱਗਿਆ ਮਹਾਰਾਜ ਮਾਫ਼ ਕਰੋ, ਪਹਿਲਾਂ ਬਚਨ ਨਾਲ ਹੀ ਮੈਨੂੰ ਉੱਠਣਾ ਚਾਹੀਦਾ ਸੀ, ਗਲਤੀ ਕੀਤੀ, ਮਾਫ਼ ਕਰੋ, ਸੀਸ ਹਾਜ਼ਰ ਹੈ। ਜਦੋਂ ਤੁਸੀਂ ਮਹਾਰਾਜ ਆਪ ਜੀ ਦੀ ਚਰਨ ਸ਼ਰਨ ਆ ਕੇ ਗੁਰੂ ਕਰਦੇ, ਉਦੋਂ ਤੁਸੀਂ ਮਹਾਰਾਜ ਤੁਹਾਡੇ ਹੈ, ਤੁਹਾਡਾ ਹੀ ਸਰੀਰ ਹੈ, ਲਓ ਸੀਸ। ਉਸ ਵੇਲੇ ਫਿਰ ਮਹਾਰਾਜ ਪ੍ਰਸੰਨ ਹੋ ਗਏ, ਕਿਉਂਕਿ ਅਸੀਂ ਤਾਂ ਸਮਝਿਆ ਸੀ ਵੀ ਇਹ ਸਾਰੇ ਖੋਟੇ, ਵੀ ਖਰਾਬੀ ਹੈਗਾ, ਚੰਗਾ ਵੀ ਤੇਰੇ ਪਿੱਛੇ ਸਾਰੇ ਲੋਰੀਏ ਬਖਸ਼ਤੇ। ਇਸ ਤਰ੍ਹਾਂ ਜਾਣੀਏ ਲਾਹੌਰ ਸ਼ਹਿਰ ਵਿੱਚ ਕਈ ਵਾਰੀ ਪਾਣਾ ਪਰਤਿਆ। ਇੱਕ ਵਾਰੀ ਉਹ ਬਾਬਾ ਬੁੱਢਾ ਸਾਹਿਬ ਦੇ ਭਾਈ ਸਾਹਿਬ ਭਾਈ ਰਵਿਦਾਸ ਰਾਮ ਕੌਰ ਜੀ ਵੀ ਚਲੇ ਗਏ ਸੀ, ਉਹ ਪਠਾਨ ਨੇ ਬੜਾ ਸੇਵਾ ਕੀਤੀ, ਇਹਨਾਂ ਦਾ ਘਰ ਦਾ ਜਿਹੜਾ ਧਨ ਪਦਾਰਥ ਜਿਹਾ ਲੁੱਟ ਕੇ ਲੈ ਗਏ ਸੀ, ਇਹ ਵਾਪਸ ਕਰਾਇਆ ਸੀ ਪਠਾਨ ਨੇ। ਅਤੇ ਉਸ ਵੇਲੇ ਇਹਨਾਂ ਦੇ ਘਰ ਹੀ ਪਠਾਨ ਦੇ ਬੈਠੇ ਬੈਠੇ ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ ਵੀ ਤੂੰ ਤਾਂ ਸਾਰਾ ਕੁਛ ਜਿੰਨਾ ਸਾਡੇ ਘਰ ਦਾ ਲੁੱਟਰ ਪੁੱਟਿਆ ਪੁੱਟਿਆ ਸੀ ਵਾਪਸ ਕਰਾ ਦਾ, ਜਦੋਂ ਲਾਹੌਰ ਸ਼ਹਿਰ ਲੁੱਟਿਆ ਪੁੱਟਿਆ ਤੁਸੀਂ ਲੁੱਟੇ ਪੁੱਟੇ ਗਿਆ ਮਾਰੇ ਗਏ, ਹੋਰ ਕੌਣ ਰਹੂ? ਕਹਿੰਦੇ ਬਾਬੇ ਕਹੇ ਕਿ ਕਹਿੰਦੇ ਹੋ? ਕਹਿੰਦੇ ਨਹੀਂ ਸੁੱਤੇ ਕਹਿੰਦੇ ਕਿ ਜਦੋਂ ਸ਼ਹਿਰ ਨੂੰ ਖਾਲਸੇ ਦੇ ਲੁੱਟਿਆ ਪੁੱਟਿਆ ਉਦੋਂ ਤੁਹਾਡਾ ਧੰਨ ਮਾਲਸ ਕੌਣ ਕਰਾਊਗਾ? ਉਸ ਵੇਲੇ ਫਿਰ ਉਹ ਕਹਿੰਦਾ ਵੀ ਤਾਂ ਨਿਰਭੈ ਚਾਹੁੰਦੇ ਹੈ, ਇਹਨਾਂ ਨੂੰ ਹੁਣ ਕੀ ਕਹਿਣਾ? ਅਤੇ ਉਹ ਫਿਰ ਹਾਥੀ ਜੋੜ ਰਿਹਾ। ਇਸ ਤਰ੍ਹਾਂ ਫਿਰ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵਸ ਵਿੱਚੋਂ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਰਾਮ ਕੌਰ ਜੀ ਦੇ ਕਹਿਣ ਕਰਕੇ ਫਿਰ ਖਾਲਸੇ ਪੰਥ ਨੇ ਧਾਵਾ ਬੋਲ ਕੇ ਲਾਹੌਰ ਸ਼ਹਿਰ ਚੰਗੀ ਤਰ੍ਹਾਂ ਲੁੱਟਿਆ ਪੁੱਟਿਆ ਸੀ, ਉਜਾੜਿਆ ਸੀ। ਇਸ ਤਰ੍ਹਾਂ ਜਾਣੀਏ ਲਾਹੌਰ ਸ਼ਹਿਰ ਦੇ ਵਿੱਚ ਇਹੋ ਜਿਹੇ ਭਾਣੇ ਵਰਤਦੇ ਰਹੇ। ਉਹ ਪ੍ਰਸੰਗ ਆਪਾਂ ਸੁਣਿਆ, ਗੁਰੂ ਨਾਨਕ ਸਾਹਿਬ ਜੀ ਦਾ ਵੀ ਬਚਨ ਕਹਿ ਦਿੱਤਾ ਵੀ ਇਹ ਭਾਣਾ ਵਰਤੇਗਾ। ਇਹ ਤੀਜੇ ਪਾਤਸ਼ਾਹ ਸਮੇਂ ਫਿਰ ਇਹ ਸਾਵਧਾਨ ਹੋ ਗਏ ਸਿੱਖੀ ਧਾਰ ਲਈ, ਗਊ ਕਸਾਈ ਵਾਲਾ ਗਊਆਂ ਮਾਰਨੀਆਂ ਛੱਡ ਦਿੱਤੀਆਂ ਸੀ, ਇਸ ਕੇ ਬਖਸ਼ਿਸ਼ ਦੇ ਪਾਤਰ ਹੋ ਗਏ ਸਨ। ਫਿਰ ਇਸ ਤਰ੍ਹਾਂ ਮਹਾਰਾ ਬਚਨ ਕਹਿ ਕੇ ਬਾਰ ਬਾਰ ਰਾਵੀ ਨਦੀ ਦੇ ਕਿਨਾਰੇ ਆ ਗਏ, ਉੱਥੇ ਕੋਈ ਬ੍ਰਾਹਮਣ ਬੈਠਾ ਪਖੰਡ ਕਰ ਰਿਹਾ, ਠਾਕਰਾਂ ਦੀ ਪੂਜਾ ਜਿਹਾ ਕਰਕੇ ਮੱਥੇ ਮੱਥੇ ਤਿਲਕ ਜੇ ਲਾ ਕੇ, ਉਦੋਂ ਬਾਅਦ ਫਿਰ ਅੱਖਾਂ ਜੀਆਂ ਮੀਚ ਬਹਿ ਕੇ ਇਹ ਧਿਆਨ ਲਾ ਕੇ ਉਸ ਸਮੇਂ ਤੋਂ ਬਾਅਦ ਮਹਾਰਾਜ ਅੱਖਾਂ ਜਿਹਾ ਖੋਲ੍ਹੀਆਂ, ਕਹਿਣ ਲੱਗੇ ਵੀ ਇਸ਼ ਦਾ ਸਾਹਮਣੇ ਪਿਆ ਹੈ ਅਤੇ ਹੁਣ ਤੋਂ ਅੱਖਾਂ ਕੀ ਮੀਚ ਕੇ ਕਿਹਦਾ ਧਿਆਨ ਧਰਦਾ ਹੈ? ਕਹਿਣ ਲੱਗਾ ਜੀ ਤੁਹਾਨੂੰ ਨਹੀਂ ਪਤਾ ਸੰਤੋ, ਮੈਂ ਠਾਕਰਾਂ ਦੀ ਪੂਜਾ ਕਰ ਲਈ ਹੈ, ਹੁਣ ਮੈਂ ਧਿਆਨ ਲਾਇਆ ਹੈ, ਧਿਆਨ ਲਾਉਣ ਨਾਲ ਮਾਰਾ ਕਲਾ ਵਰਤਦੀ ਹੈ, ਤਿੰਨ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਮਹਾਰਾਜ ਨੇ ਫਿਰ ਪਖੰਡ ਜਾਂ ਪਰਦਾ ਫਾਸ ਕਰਨ ਵਾਸਤੇ ਜਦੋਂ ਦੂਜੀ ਵਾਰ ਖਾਈਆਂ ਬੀਚੀਆਂ ਭਾਈ ਬਾਲੇ ਰਾਹੀਂ ਚੁੱਕ ਚੁਕਾ ਕੇ ਕਿਤੇ ਪਾਸੇ ਲੁਕੋ ਕੇ ਰਖਵਾ ਤਾ ਸਾਰਾ ਕੁਛ ਹੀ। ਜਦੋਂ ਫਿਰ ਅੱਖਾਂ ਜਿਹਾ ਖੋਲੀਆਂ ਦੇਖਿਆ ਉੱਥੇ ਕੁਝ ਨਹੀਂ ਹੈ, ਨਾ ਭਗਵਾਨ ਦੀ ਮੂਰਤੀ ਹੈ, ਨਾ ਚੌਂਕੀ ਹੈ, ਨਾ ਉਹ ਜਿਹੜੇ ਲੋਕਾਂ ਨੇ ਮੱਥੇ ਟੇਕੇ ਉਹ ਹੈ ਬਣਦੀ ਭਾਵੀ। ਰੌਲਾ ਪਾਉਣ ਲੱਗਿਆ, ਕੌਣ ਲੈ ਗਿਆ ਕੌਣ ਲੈ ਗਿਆ, ਕੋਈ ਰਾਹ ਨਾ ਪੜਾਏ। ਅਖੀਰ ਮਹਾਰਾਜ ਕੋਲ ਆ ਗਿਆ ਪੁੱਛਦਾ ਪੁਛਾਂਦਾ। ਗੁਰੂ ਮਹਾਰਾਜ ਕਹਿੰਦੇ ਵੀ ਅੱਗੇ ਤਾਂ ਤੂੰ ਬੜਾ ਖੁਸ਼ ਆਨੰਦ ਸੀ, ਹੁਣ ਕੀ ਹੋ ਗਿਆ? ਕਹਿੰਦਾ ਮਹਾਰਾਜ ਕੀ ਦੱਸੀਏ ਸੰਤੋ, ਮੈਂ ਤਾਂ ਅੱਖਾਂ ਮੀਚੀ ਬੈਸਾ ਧਿਆਨ ਲਾਈ ਬੈਠਾ ਸੀ, ਕੋਈ ਸਾਰਾ ਕੁਛ ਹੀ ਚੁੱਕ ਚੁੱਕਾ ਕੇ ਮਹਾਰਾਜ ਪੁੱਤਰੇ ਬਚ ਗਿਆ, ਕੋਈ ਦੱਸਦਾ ਨਹੀਂ। ਮਹਾਰਾਜ ਕਹਿੰਦੇ ਫੇਰ ਕੀ ਹੈ, ਅੱਖਾਂ ਮੀਚ ਧਿਆਨ ਲਾ, ਅਤੇ ਨਾ ਲੋਕਾਂ ਤੋਂ ਤਾਂ ਨਹੀਂ ਬਾਹਰ ਚੀਜ਼ ਚਲੀ ਜਾਣੀ, ਜਿੱਥੇ ਪਈ ਉੱਥੋਂ ਲੈ ਲੈ। ਜਦੋਂ ਵਿਅੰਗ ਨਾਲ ਮਹਾਰਾਜ ਨੇ ਕਟਾਕਸ਼ ਨਾਲ ਕਿਹਾ ਫਿਰ ਸਮਝ ਗਿਆ, ਲੱਗਾ ਮਹਾਰਾਜ ਕਿਹੜਾ ਧਿਆਨ, ਕਿਹੜੇ ਤਿੰਨ ਲੋਕ ਸੁੱਜਣੇ ਹੈ, ਇਹ ਤਾਂ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਪਖੰਡ ਕਰਦੇ ਹੈ, ਕਲਯੁਗ ਦਾ ਸਮਾਂ ਹੈ, ਪਖੰਡੀਆਂ ਨੂੰ ਪੂਜਦੇ। ਮਹਾਰਾਜ ਕਹਿੰਦੇ ਵੀ ਜੇ ਕੋਈ ਸਹੀ ਮਿਹਨਤ ਵਿੱਚ ਧਿਆਨ ਲਾਵੇ ਪਰਮੇਸ਼ਰ ਦਾ, ਸੱਚਾ ਨਾਮ ਜਪੇ, ਫਿਰ ਪਰਮੇਸ਼ਰ ਸਭ ਕੁਛ ਦੇਊਗਾ, ਤੁਹੇ ਛੱਡਦੇ ਪਖੰਡ। ਕਹਿਣ ਲੱਗਾ ਮਹਾਰਾਜ ਨਹੀਂ, ਇੱਥੇ ਨਾਮ ਜਪਣ ਵਾਲੇ ਨੂੰ ਤਾਂ ਲੋਕ ਮਾੜਾ ਕਹਿੰਦੇ ਹੈ, ਬਦਨਾਮ ਕਰਦੇ ਹੈ, ਤੂੰ ਤਾਂ ਲਾਉਂਦੇ ਹੈ, ਇਸ ਕਰਕੇ ਸਮਾਂ ਨਹੀਂ। ਫਿਰ ਮਹਾਰਾਜ ਨੇ ਕਿਹਾ ਵੀ ਠੀਕ ਹੈ, ਕਾਲ ਨਾਹੀ, ਯੋਗ ਨਾਹੀ, ਨਾਹੀ ਸਤ ਕਾ ਟਬ। ਤ੍ਰੇਤੇ ਯੁੱਗ ਦੇ ਵਿੱਚ ਲੋਕ ਜੱਗ ਵਗੈਰਾ ਕਰਦੇ ਹੁੰਦੇ ਸੀ, ਹੁਣ ਜੱਗ ਕਰਨ ਦਾ ਵੀ ਸਮਾਂ ਹੈ ਨਹੀਂ ਕਲਯੁੱਗ ਵਿੱਚ। ਇਸੇ ਤਰ੍ਹਾਂ ਸਤਯੁੱਗ ਦੇ ਸਮੇਂ ਲੋਕ ਯੋਗ ਕਰਦੇ ਹੁੰਦੇ, ਉਹ ਯੋਗ ਕਰਨ ਦਾ ਵੀ ਨਹੀਂ ਸਮਾਂ। ਅਤੇ ਦੁਆਪਰ ਦੇ ਵਿੱਚ ਲੋਕ ਪੂਜਾ ਕਰਦੇ ਸੀ, ਇਸ ਤਰ੍ਹਾਂ ਔਰ ਸਤਸਰੂਪ ਦੀ ਜਿਹੜੀ ਪੂਜਾ ਕਰਨ ਦਾ ਢੰਗ ਤਰੀਕਾ ਸੀ ਉਹ ਵੀ ਹੈ ਨਹੀਂ। ਹੁਣ ਜਿਹੜੇ ਇਸ਼ਟਾਂ ਦੇ ਥਾਂ ਹੈ ਸੰਸਾਰ ਵਿੱਚ ਭ੍ਰਿਸ਼ਟ ਹੋ ਗਏ ਆ, ਕਿਉਂਕਿ ਉੱਥੋਂ ਦੇ ਰਹਿਣ ਵਾਲੇ ਲੋਕ ਭ੍ਰਿਸ਼ਟ ਹੋ ਗਏ, ਇਸ ਤਰ੍ਹਾਂ ਇਹ ਸੰਸਾਰੀ ਲੋਕ ਡੁੱਬ ਰਹੇ ਨੇ। ਕਲਯੁੱਗ ਦੇ ਵਿੱਚ ਪਰਮੇਸ਼ਰ ਦਾ ਨਾਮ ਬੜਾ ਸ੍ਰੇਸ਼ਟ ਹੈ, ਆਹ ਜਿਹੜੇ ਕਲਯੁਗੀ ਪ੍ਰਭਾਵ ਵਿੱਚ ਪਖੰਡੀ ਲੋਕ ਹੈ, ਇਹ ਅੱਖਾਂ ਜੀਆਂ ਬੰਦ ਕਰ ਲੈਂਦੇ, ਇਸ ਨਾਲ ਨੱਕ ਜਿਹਾ ਫੜ ਲੈਂਦੇ ਅਤੇ ਸੰਸਾਰ ਨੂੰ ਠੱਗਣ ਵਾਸਤੇ ਇਸੇ ਤਰ੍ਹਾਂ ਸੇਤੀ ਨੱਕ ਪਕੜ ਅੰਗੂਠਾ ਅਤੇ ਚੀਚੀ ਦੇ ਨਾਲ ਦੀ ਅੰਗੂਰੀ ਦੇ ਨਾਲ ਨੱਕ ਜਿਹਾ ਫੜ ਲੈਂਦੇ, ਅੱਖਾਂ ਜੀਆਂ ਬੰਦ ਕਰਕੇ ਫਿਰ ਕਹਿੰਦੇ ਸਾਨੂੰ ਤਿੰਨ ਲੋਕ ਸੁੱਜਦੇ, ਮਗਰਲੇ ਪਾਸੇ ਜੋ ਕੁਛ ਪਿਆ ਉਹ ਇਹਨਾਂ ਨੂੰ ਸੁੱਝਦਾ ਦਿਸਦਾ ਨਹੀਂ, ਇਹ ਬੜਾ ਅਲੌਕਿਕ ਇਹਨਾਂ ਦਾ ਬਚਨ ਹੈ। ਉਹਨੂੰ ਕਹਿੰਦੇ ਵੀ ਤੇਰੇ ਪਿੱਠ ਪਿੱਛੇ ਤਾਂ ਸੱਤ ਪਾਤਸ਼ਾਹੀਆਂ ਦਾ ਧਨ ਦੱਬਿਆ ਪਿਆ, ਤੂੰ ਕਹਿੰਦਾ ਤਿੰਨਾਂ ਲੋਕਾਂ ਦੀ ਸੋਝੀ ਹੁੰਦੀ ਹੈ। ਕਹਿਣ ਲੱਗੇ ਜੀ ਤਿੰਨਾਂ ਸੱਤਾਂ ਪਾਤਸ਼ਾਹ ਨੇ ਪਿਆ। ਹਰਾ ਕਹਿੰਦੇ ਹਾਂ ਦੇਖ ਲਾ, ਕੱਢ ਲਾ, ਦੇਖਿਆ ਪੁੱਟ ਕੇ ਤੇ ਉਹ ਬੇਨਤੀ ਮਾਇਆ ਪਈ ਹੈ। ਅਚਰ ਜਿਹਾ ਹੋ ਗਿਆ, ਕਹਿਣ ਲੱਗਿਆ ਮਹਾਰਾਜ ਇਹ ਧਨ ਕੀ ਨੇ ਇੱਥੇ ਦਬ ਦਿੱਤਾ ਇੰਨਾ? ਮਹਾਰਾਜ ਕਹਿੰਦੇ ਜਿੰਨੇ ਆ ਪਿੱਛੇ ਮਰ ਮਰ ਗਏ, ਇਕੱਠਾ ਕਰਕੇ ਸੋਨਾ ਚਾਂਦੀ ਰੁਪਈਏ ਇੱਥੇ ਧਰਤੀ ਵਿੱਚ ਹੀ ਗੱਡ ਕੇ ਚਲੇ ਗਏ, ਨਾ ਕਿਸੇ ਨੇ ਸੋਨਾ ਖਾਧਾ ਨਾ ਚਾਂਦੀ ਖਾਧੀ ਹੈ, ਆਦੋ ਪ੍ਰਸ਼ਾਦੇ ਛੱਕ ਕੇ ਬਸ ਇੱਥੋਂ ਜਦੋਂ ਸਮਾਂ ਆਇਆ ਚਾਲੇ ਮਾਰ ਗਏ ਹੋਏ, ਸਭ ਦੁਨੀਆਂ ਦੇ ਮਰਿਆ ਹੋਇਆਂ ਦਾ ਧਨ ਧਰਤੀ ਵਿੱਚ ਹੀ ਕੱਢਿਆ ਪਿਆ। ਜਿਹੜੇ ਵੀ ਪਰਮੇਸ਼ਰ ਦੇ ਪਿਆਰੇ ਹੈ ਉਹਨਾਂ ਨੂੰ ਪਤਾ ਹੈ ਉਹ ਇੱਧਰ ਝਾਕਦੇ ਨਹੀਂ ਮਾਇਆ ਬੱਲੇ, ਤਾਂ ਇਸ ਕਰਕੇ ਹੇਰੇ ਕਹਿਣ ਲੱਗਿਆ ਮਹਾਰਾਜ ਕਲਯੁਗ ਦਾ ਪ੍ਰਭਾਵ ਹੈ ਇੱਥੇ ਤਾਂ ਪੂਜਾ ਨਹੀਂ। ਕਹਿੰਦੇ ਠੀਕ ਹੈ, ਖੱਤਰੀਆਂ ਨੇ ਵੀ ਧਰਮ ਆਪਣਾ ਛੱਡ ਦਿੱਤਾ, ਇਹਨਾਂ ਨੇ ਮਾਇਆ ਪਿੱਛੇ ਅਰਬੀ ਫਾਰਸੀ ਬੋਲੀ ਗ੍ਰਹਿਣ ਕਰ ਲਈ ਹੈ, ਅਲਾਹੂ ਅਕਬਰ ਬੋਲਦੇ ਨੇ, ਸਾਰੀ ਸ੍ਰਿਸ਼ਟੀ ਇੱਕੋ ਵਰਨ ਵਾਲੀ ਹੋ ਕੇ ਨਾ ਦੀਨ ਮਾਨ ਨਹੀਂ ਕੋਈ ਰਿਹਾ, ਧਰਮ ਦੀ ਜਿਹੜੀ ਮਰਿਆਦਾ ਤਾਂ ਇਹਨਾਂ ਕੋਲੋਂ ਰਹਿ ਚੁੱਕੀ ਹੈ। ਸੋ ਇਸ ਤਰ੍ਹਾਂ ਦੇ ਆਪ ਜੀ ਨੇ ਜੋ ਬਚਨ ਕੀਤੇ ਸੀ ਉਹ ਸਾਰਾ ਪ੍ਰਸੰਗ ਆਪਾਂ ਸਰਵਣ ਕੀਤਾ ਸੀ। ਕੁਝ ਰਹਿੰਦਾ ਜਿਹੜਾ ਪ੍ਰਸੰਗ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕੀਤੇ ਸੀ ਉਹ ਅੱਜ ਆ ਰਿਹਾ ਹੈ। ਉਹ ਜਿਵੇਂ ਮਹਾਰਾਜ ਦੇ ਬਚਨ ਕਹੇ ਆ ਰਹੇ ਆਪਾਂ ਸੁਣੀਏ ਮੁਖਾ ਸਤਿਗੁਰੂ ਜੀ ਦੇ। ਕਲੀ ਕਾਲ ਮਹਿ ਛੁੱਟ ਗਇਓ ਧਰਮ। ਗੁਰੂ ਮਹਾਰਾਜ ਕਹਿੰਦੇ ਵੀ ਬ੍ਰਹਮਣਾ ਕਲਯੁਗ ਦਾ ਸਮਾਂ ਹੋਣ ਕਰਕੇ ਜਿਹੜਾ ਕੋਈ ਆਪੋ ਆਪਣਾ ਧਰਮ ਹੈ ਨਾ ਜੀਵਾਂ ਪਾਸੋਂ ਛੁੱਟ ਗਿਆ, ਨਾ ਕੋਈ ਬ੍ਰਾਹਮਣ ਧਰਮੀ ਰਿਹਾ, ਨਾ ਖੱਤਰੀ ਛੱਤਰੀ, ਨਾ ਬੈਸ, ਨਾ ਕੋਈ ਸ਼ੂਦਰ, ਸਭ ਬੇਧਰਮੇ ਹੋਏ ਪਏ ਹਨ। ਖੱਤਰੀ ਦਿਜ ਸਭ ਕਰਤ ਕੁਕਰਮ। ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਸਾਰੇ ਕਹਿੰਦੇ ਖੋਟੇ ਕਰਮ ਹੀ ਕਰਦੇ ਹੈ, ਉੱਠੇ ਕੰਮ ਕਰਦੇ ਹਨ, ਸ਼ਰਾਬਾਂ ਕਬਾਬਾਂ ਪੀ ਪੂ ਕੇ ਝੂਠ ਤੂਫਾਨ ਬੇਈਮਾਨੀਆਂ ਕਰੀ ਕਰਾਈ ਜਾਂਦੇ ਹਨ। ਇਨ ਦੋਨੋਂ ਬਹੁ ਗਹਿਲੀਏ ਪਾਪਾ। ਖੱਤਰੀਆਂ ਨੇ ਬ੍ਰਾਹਮਣਾਂ ਨੇ ਤਾਂ ਵਿਸ਼ੇਸ਼ ਕਰਕੇ ਦੋਹਾਂ ਨੇ ਬੜਾ ਪਾਪ ਦਾ ਹੀ ਪੱਲਾ ਫੜ ਲਿਆ, ਪਾਪੀ ਬਣ ਗਏ ਹਨ। ਭ੍ਰਿਸ਼ਟ ਭਏ ਛੋਡਾ ਧਰਮ ਆਪਾ। ਆਪੋ ਆਪਣਾ ਜਿਹੜਾ ਧਰਮ ਇਹਨਾਂ ਨੇ ਛੱਡ ਗਿਆ, ਬਿਲਕੁਲ ਭੈੜੇ ਕਰਮ ਕਰਕੇ ਭ੍ਰਿਸ਼ਟ ਹੋ ਗਏ ਹਨ। ਤਨ ਜਾ ਕੋ ਧਨ ਲੈ ਕਰ ਖਾਹੇ। ਇਹੋ ਜਿਹੇ ਖੱਤਰੀ ਬ੍ਰਾਹਮਣ ਹੋ ਗਏ, ਆਪਣੀਆਂ ਲੜਕੀਆਂ ਦੀ ਮਾਇਆ ਲੈ ਕੇ ਵੀ ਇਹ ਖਾ ਪੀ ਜਾਂਦੇ ਵੇਚਦੇ ਹਨ। ਪਰ ਤੇ ਸੋ ਵਿਭਚਾਰ ਕਮਾਹੇ। ਪਰਾਈਆਂ ਤ੍ਰੀਮਤਾਂ ਨਾਲ ਵਿਭਚਾਰ ਕਮਾਉਂਦੇ ਹਨ। ਆਪਣੋ ਪੜ੍ਹਨਾ ਦੀਨੋ ਤਿਆਗੇ। ਆਪਣਾ ਜਿਹੜਾ ਸੰਸਕ੍ਰਿਤ ਦਾ ਪੜ੍ਹਨਾ ਪੜ੍ਹਾਉਣਾ ਸੀ, ਫੇਰ ਪੁਰਾਣ ਪੜ੍ਹਨੇ ਸਨ, ਉਹ ਸਭ ਇਹਨਾਂ ਨੇ ਛੱਡ ਦਿੱਤੇ ਹੋਏ। ਪੜ੍ਹਨ ਮਲੇਸ਼ਨ ਭਾਖਾ ਲਾਗੇ। ਮਲੇਸ਼ਾਂ ਦੀ ਭਾਖਾ ਹੈ ਅਰਬੀ, ਫਾਰਸੀ, ਕੁਰਾਨ ਮਜੀਦ, ਤੁਰੇ ਤੁਰਾਨ ਆਦਿ ਕੇ ਕਹਿੰਦੇ ਪੜ੍ਹਨ ਲੱਗ ਪਏ ਹਨ ਮਾਇਆ ਪਿੱਛੇ। ਧਨ ਲਾਲਚ ਕਰ ਭੈ ਬਿਪਰੀਤੀ। ਧਨ ਦਾ ਲੋਭ ਲਾਲਚ ਕਰਕੇ ਉਲਟੇ ਹੋ ਕੇ ਨਿਜ ਬ੍ਰਿਤ ਤਿਆਗੀ ਚੱਲੈ ਅਨੀਤੀ। ਆਪਣਾ ਕਹਿੰਦੇ ਉਪਜੀਵਕਾ ਇਹਨਾਂ ਨੇ ਛੱਡ ਦਿੱਤੀ ਹੈ, ਅਨੀਤੀ ਅਨਸਾ ਬੇ ਅਨਿਆਏ ਚੱਲ ਰਹੇ ਹਨ। ਪਰ ਨਿੰਦਾ ਮਿਲ ਸਦਾ ਅਲਾਵੇ ਹੈ। ਵੇਸ਼ਾ ਕਹਿੰਦੇ ਮਿਲ ਕੇ ਇਕੱਠੇ ਹੋ ਗਏ, ਚੰਗੀਆਂ ਇਨਸਾਨਾਂ ਦੀ ਪਰਾਇਆਂ ਦੀ ਬੜੀ ਨਿੰਦਈ ਕਰਦੇ ਰਹਿੰਦੇ ਹਨ। ਕਰਤ ਹਰ ਕਥਾ ਬਾਤ ਚਲਾਵੇ ਹੈ। ਜੇ ਪਰਮੇਸ਼ਰ ਦੀ ਕੋਈ ਕਥਾ ਵਾਰਤਾ ਕਰ ਰਿਹਾ ਹੋਵੇ ਉੱਥੇ ਜਾ ਕੇ ਗੱਲਾਂ ਬਾਤਾਂ ਚਲਾ ਦਿੰਦੇ, ਉੱਥੇ ਜਕੜ ਮਾਰਨ ਲੱਗ ਪੈਂਦੇ ਹਨ। ਇਹ ਸੁਣ ਕਰ ਪੁੰਨ ਦੇ ਜੋ ਉਚਰੇ ਬੈਨਾ। ਮਹਾਰਾਜ ਤੋਂ ਸੁਣ ਕੇ ਬ੍ਰਾਹਮਣ ਨੇ ਫੇਰ ਬਚਨ ਕਹੇ। ਸੁਣ ਹੋ ਸੰਤ ਜੀ ਤੁਮ ਸੁਖ ਦੈਨਾ। ਹੇ ਸੰਤੋ ਤੁਸੀਂ ਸੁਖ ਦੇਣ ਵਾਲੇ ਹੋ, ਮੇਰੇ ਪਾਸੋਂ ਸੁਣੋ ਜੀ। ਕਲਯੁਗ ਮਹਿ ਅਗ ਕੋ ਬਰਤਾਰਾ। ਹੁਣ ਸਤਯੁਗ ਜਾਂ ਤ੍ਰੇਤਾ ਥੋੜਾ, ਹੁਣ ਇਹ ਕਲਯੁਗ ਦਾ ਸਮਾਂ, ਇੱਥੇ ਤਾਂ ਪਾਪਾਂ ਦਾ ਹੀ ਵਰਤ ਵਰਤਾਵਾ ਹੈ। ਕਰਤ ਸਰਬ ਨਰ ਬਿਨਾ ਵਿਚਾਰਾ। ਲੋਕ ਬਿਨਾ ਚੰਗੀ ਵਿਚਾਰ ਤੋਂ ਬਸ ਪਾਪ ਹੀ ਪਾਪ ਕਰੀ ਜਾਂਦੇ ਹਨ, ਝੂਠ ਹੀ ਬੋਲੀ ਜਾਂਦੇ ਹਨ। ਬਿਨਾ ਨਾਮ ਤੇ ਆਨ ਉਪਾਏ। ਇਸ ਕਰਕੇ ਸਤਿਗੁਰੂ ਜੀ ਸੰਤੋ, ਬਿਨਾ ਨਾਮ ਤੋਂ ਜੇ ਕੋਈ ਹੋਰ ਉਪਰਾਲਾ ਹੀਲਾ ਹੈਗਾ ਹੈ। ਜੋਗਤ ਹੋਵੇ ਦੇਹੋ ਬਤਾਏ। ਇਸ ਉਪਰਾਲੇ ਹੀਲੇ ਕਰਨ ਨਾਲ ਗਤ ਹੋ ਜੇ, ਕਲਿਆਣ ਹੋ ਜੇ, ਮੁਕਤੀ ਹੋ ਜੇ, ਉਹ ਢੰਗ ਤਰੀਕਾ ਮੈਨੂੰ ਦੱਸ ਦੇਵੋ ਜੀ। ਤੁਮ ਸਰ ਬਗੇ ਆਹੋ ਗਤ ਦਾਈ। ਤੁਸੀਂ ਮੁਕਤੀ ਦਾਤੇ ਹੋ ਤੇ ਸਭ ਕੁਝ ਜਾਣਨ ਵਾਲੇ ਮਹਾਤਮਾ ਹੋ। ਸੁਣ ਸ੍ਰੀ ਗੁਰ ਪੁੰਨ ਗਿਰਾ ਅਲਾਈ। ਜੋ ਬ੍ਰਾਹਮਣ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫੇਰ ਮੁਖੋਂ ਬਾਣੀ ਰਾਹੀਂ ਬਚਨ ਕਹੇ। ਅਸ਼ਟ ਸਾਜ ਸਾਜ ਪੁਰਾਣ ਸੋਧ ਹੈ। ਕਹਿੰਦੇ ਵੀ ਪੰਡਤਾ ਅੱਠ ਤੇ ਸਾਜ ਨੂੰ ਦੱਸਦਾ ਹੈ। ਧੌਲਪੁਰ ਦੀ ਬੋਲੀ ਅਨੁਸਾਰ ਦਸਾਂ ਦੀ ਗਿਣਤੀ ਦਾ ਵਾਚਕ ਹੈ। ਅੱਠ ਤੇ ਦਸ ਜਿਹੜੇ ਪੁਰਾਣ ਹੈ ਉਹਨਾਂ ਨੂੰ ਸਾਜ ਕੀ ਸਜਾ ਸਜਾ ਕੇ ਚੰਗੀ ਤਰ੍ਹਾਂ ਸੋਧਾ ਕੀ ਵਿਚਾਰ ਨਾ ਕਰੇ। ਕਰ ਹੈ ਵੇਦ ਅਭਿਆਸ। ਹੋਰ ਜਿਹੜੇ ਚਾਰ ਵੇਦ ਹੈ ਸ਼ਿਆਮ ਵੇਦ ਹੈ, ਰੁਜਰ ਵੇਦ ਹੈ, ਥਰਵਣ ਵੇਦ ਹੈ, ਸ਼ਿਆਮ ਵੇਦ ਹੈ, ਸਾਰਿਆਂ ਦਾ ਚੰਗੀ ਤਰ੍ਹਾਂ ਅਭਿਆਸ ਕਰੇ, ਰਟਨ ਕਰੇ, ਵਾਰ ਵਾਰ ਇਹਨਾਂ ਦਾ ਪੰਥਨ ਕਰੇ। ਬਿਨ ਨਾਮ ਹਰ ਕੇ ਮੁਕਤ ਨਾਹੀ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਪੁਰਾਣ ਪੜ੍ਹ ਲਏ, ਵੇਦ ਪੜ੍ਹ ਲਏ, ਪਰਮੇਸ਼ਰ ਦੇ ਨਾਮ ਤੋਂ ਬਗੈਰ ਤਾਂ ਮੁਕਤੀ ਨਹੀਂ ਪ੍ਰਾਪਤ ਹੋਏਗੀ ਕਲਯੁਗ ਵਿੱਚ। ਕਹਿ ਨਾਨਕ ਦਾਸ, ਇਹ ਦਾਸਾ ਭਾਵ ਵਿੱਚ ਅਸੀਂ ਤੈਨੂੰ ਯਥਾਰਥ ਬਚਨ ਕਹਿ ਦਿੱਤੇ ਹਨ। ਚੌਪਈ ਕਰ ਜੋਰੇ ਦੇ ਯਕੀਨੀ ਬੰਧਨ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਤੋਂ ਸੁਣ ਕੇ ਬ੍ਰਾਹਮਣ ਨੇ ਹੱਥ ਜੋੜੇ ਉੱਠ ਕੇ ਮੱਥਾ ਟੇਕਿਆ ਹੈ। ਮਮ ਗਤ ਕੀਜੈ ਪਾਪ ਨਿਕੰਦਨ। ਲਗੇ ਹੈ ਪਾਪਾਂ ਨੂੰ ਕੱਟਣ ਵਾਲੇ ਸੰਤ ਗੁਰੂ ਨਾਨਕ, ਮੇਰੀ ਤਾਂ ਕਲਿਆਣ ਹੋਣੇ ਕਰ ਦੇਈਏ ਜੀ। ਪੂਰਨ ਪੁਰਖ ਸੰਤ ਜਗਦੀਸ਼ੂ। ਹੋ ਗਏ ਤੁਸੀਂ ਪੂਰਨ ਪੁਰਖ ਹੋ, ਸੰਤ ਹੋ, ਜਗਤ ਦੇ ਮਾਲਕ ਜੋ ਪਰਮੇਸ਼ਰ ਜੀ ਉਹਨਾਂ ਦੇ। ਅਸ ਕਹਿ ਚਰਨ ਕਮਲ ਪਰ ਸੀਸੂ। ਇਸ ਤਰ੍ਹਾਂ ਸ਼ਰਧਾ ਦੇ ਬਚਨ ਕਹਿ ਕੇ ਮਹਾਰਾਜ ਦੇ ਚਰਨਾ ਕਮਲਾਂ ਉੱਪਰ ਇਹਨੇ ਸੀਸ ਰੱਖ ਦਿੱਤਾ ਹੈ। ਗਰਭ ਜਾਤ ਕਾ ਦੀਨੋ ਤਿਆਗੀ। ਮੈਂ ਬ੍ਰਾਹਮਣ ਜਾਤੀ ਦਾ ਬ੍ਰਾਹਮਣ ਜਾਤੀ ਦਾ ਹੰਕਾਰ ਨੇ ਛੱਡ ਦਿੱਤਾ ਹੈ। ਗੁਰਪਗ ਕੀ ਉਰ ਮੈਂ ਲਿਵ ਲਾਗੀ। ਨਾਨਕ ਸਾਹਿਬ ਦੇ ਚਰਨਾ ਕਮਲਾਂ ਦੀ ਹਿਰਦੇ ਵਿੱਚ ਜਿਹੜੀ ਇਹਦੇ ਬਿਰਤੀ ਲਿਵ ਲੱਗੀ, ਬਿਰਤੀ ਜੁੜ ਗਈ ਹੈ, ਚਰਨਾਂ ਦੇ ਵਿੱਚ ਜੁੜ ਗਿਆ ਹੈ। ਨਿਜ ਉਪਦੇਸ਼ ਮੋਹ ਕੋ ਦੀਜੈ। ਹੱਥ ਜੋੜ ਕੇ ਕਹਿਣ ਲੱਗਿਆ, ਹੇ ਗੁਰੂ ਨਾਨਕ ਸਾਹਿਬ ਮਹਾਤਮਾ ਜੀ, ਮੈਨੂੰ ਆਪਣਾ ਸਭ ਉਪਦੇਸ਼ ਦੇਣਾ ਕਰੀਏ। ਸ਼ਰਨ ਭਰੇ ਕੀ ਸ਼ਰਮ ਰਖੀ ਗੈ। ਆਪ ਜੀ ਦੀ ਚਰਨ ਸ਼ਰਨ ਟਹਿ ਪਏ ਆ, ਆ ਮੇਰੀ ਮਹਾਰਾ ਇੱਜ਼ਤ ਵਰੋ ਰੱਖੀਏ, ਲੱਜਿਆ ਰੱਖ ਲਈਏ ਜੀ। ਦੋਹਰਾ ਗੁਰ ਕਹਿ ਧਨ ਪ੍ਰਾਪਤ ਭਇਓ। ਗੁਰੂ ਮਹਾਰਾਜ ਕਹਿਣ ਲੱਗੇ, ਬ੍ਰਾਹਮਣਾ, ਸਤ ਪਾਤਸ਼ਾਹੀਆਂ ਦਾ ਤੰਤਾ ਤੈਨੂੰ ਇੱਥੋਂ ਮਿਲੀ ਗਿਆ ਹੋਇਆ। ਤਜ ਹੋ ਦਮ ਬਛਲ ਜੋਏ। ਰੋਜ਼ਾ ਕੇ ਤੇ ਅੱਖਾਂ ਜੀਆਂ ਮੀਕ ਕੇ ਪਖੰਡ ਛਲ ਕਰਦਾ ਸੀ ਨਾ, ਇਹ ਕਹਿੰਦੇ ਛੱਡ ਦੇ, ਆ ਜਿਹੜੇ ਧਿਆਨ ਜੇ ਲਾਉਣੇ ਆ, ਪੱਖਾਂ ਜੀਆਂ ਬਗਲੇ ਨੂੰ ਮੀਚਣੀਆਂ, ਇਹ ਨੀ ਕਰਨਾ, ਇਹ ਛੱਡ ਦੇ ਪੱਕੇ ਤੌਰ ਤੇ। ਸ਼ੁੱਧ ਆਤਮੈ ਨਾਮ ਜਪ। ਨਾਮ ਜਪਣਾ ਕਰੇ ਬੈਠ ਕੇ, ਸ਼ੁੱਧ ਮਨ ਕਰਕੇ, ਸ਼ੁੱਧ ਮਨ ਨਾਲ ਨਾਮ ਜਪ। ਇਸ ਪ੍ਰਕਾਰ ਗਤ ਹੋਏ। ਇਸ ਤਰ੍ਹਾਂ ਸ਼ੁੱਧ ਮਨ ਨਾਲ ਨਾਮ ਜਪਣ ਨਾਲ ਤੇਰੀ ਕਲਿਆਣ ਹੋ ਜਾਏਗੀ। ਚੌਪਈ ਵਾਹਿਗੁਰੂ ਜਪ ਵਰਤੋ ਦਰਬਾਰ। ਇਸੇ ਤਰ੍ਹਾਂ ਤੈਨੂੰ ਹੁਣ ਬੇਅੰਤ ਖੁੱਲ੍ਹਾ ਗੱਫਾ ਧੰਦਾ ਮਿਲ ਗਿਆ, ਵਾਹਿਗੁਰੂ ਵਾਹਿਗੁਰੂ ਜਪਦਾ ਹੋਇਆ ਜਿੱਥੇ ਲੋੜ ਉੱਥੇ ਧਨ ਵਰਤੀ ਚੱਲਿਆ ਘਰ। ਪਰ ਹਰ ਹਿਰਦੇ ਵਿਕਾਰਨ ਸਰਬਾ। ਹੋਰ ਜਿਹੜੇ ਵਿਕਾਰ ਹੈ ਸਾਰੇ ਕਹਿੰਦੇ ਉਹ ਹਿਰਦੇ ਵਿੱਚੋਂ ਦੂਰ ਕਰਦੇ ਛੱਡਦੇ। ਪਾਛਲ ਅੱਗ ਬਖਸ਼ੇ ਤੁਝ ਤਾਈ। ਕਹਿੰਦੇ ਪਿੱਛੇ ਜੋ ਵੀ ਤੂੰ ਅਗਿਆਨ ਪੁਣੇ ਵਿੱਚ ਪਾਪ ਕੀਤੇ ਉਹ ਸਭ ਅਸੀਂ ਤੇਰੇ ਮਾਫ਼ ਕਰ ਦਿੱਤੇ, ਬਖਸ਼ ਦਿੱਤੇ ਤੈਨੂੰ। ਬਹੁਰ ਨ ਕਰ ਸੋ ਹੈ ਦੁਖਦਾਈ। ਅੱਗੇ ਵਾਸਤੇ ਨੀ ਵੀ ਤੂੰ ਪਾਪ ਗੁਨਾਹ ਕਰ, ਕਿਉਂਕਿ ਪਾਪ ਦੁੱਖ ਦੇਣ ਵਾਲੇ ਹੁੰਦੇ ਅਖੀਰ ਨੂੰ। ਸਾਲਗ ਰਾਮ ਦੀਨ ਪੁਨ ਤਾਹੀ। ਇਸ ਤਰ੍ਹਾਂ ਦੇ ਵਚਨ ਕਹਿ ਕੇ ਫਿਰ ਉਹ ਜਿਹੜਾ ਸਾਲਗ ਰਾਮ ਜਾਂ ਚੌਂਕੀ ਜੀ ਲਕੋਲੀ ਸੀ ਮਹਾਰਾਜ ਨੇ ਭਾਈ ਬਾਲੇ ਰਾਹੀਂ, ਉਹ ਕਹਿੰਦੇ ਇਹਨੂੰ ਫਿਰ ਵਾਪਸ ਕਰ ਦਿੱਤੀ ਹੈ। ਇਨਕੀ ਭੀਸੇ ਵਾਕ ਅਰਚਾਹੀ। ਮਹਾਰਾਜ ਕਹਿੰਦੇ ਕੀ ਵੀ ਪੰਡਤਾ, ਇਹਨਾਂ ਦੀ ਵੀ ਸੇਵਾ ਹੁਣ ਤੂੰ ਚਾਹਨਾ ਨਾਲ ਕਰਨੀ ਹੈ, ਕਰਨਾ ਚਾਹੁੰਦਾ ਹੈ। ਇਹਦੇ ਪਿੱਛੇ ਆ ਪਖੰਡ ਜਿਹਾ ਕਰਦਾ ਸੀ, ਉਹ ਜਾਣੀ ਮੁਸ਼ਕਰਾ ਕੇ ਜੇ ਕਿ ਅਜਾਇਨ ਕੀ ਪਿੱਛੇ ਕਬਾ ਕਰ ਜਾਈ। ਇਹ ਕਹਿੰਦੇ ਜਿਹੜੇ ਇਹਨਾਂ ਦੇ ਪਿੱਛੇ ਭਿੱਖਿਆ ਜੇ ਮੰਗਦਾ ਸੀ ਤੇ ਇਸੇ ਝੂਠੇ ਬਕਨਾਂ ਦੀ ਰਚਨਾ ਰਚਾਉਂਦਾ, ਝੂਠੇ ਵਚਨ ਬੋਲਦਾ ਸੀ ਵੀ ਤਿੰਨ ਲੋਕ ਸੁੱਜਦੇ ਹੈ, ਇਹਨਾਂ ਦੇ ਪਿੱਛੇ ਇਹਨਾਂ ਦੁਆਰੇ ਤੂੰ ਭਿੱਖਿਆ ਮੰਗਦਾ ਸੀ, ਰੁਪਈਏ ਮੰਗਦਾ ਸੀ ਟੱਬਰ ਲਈ, ਇਹ ਨਾ ਹੁਣ ਤੂੰ ਕਰਿਆ ਕਰ। ਭਇਓ ਸਿੱਖ ਸਤਿਗੁਰ ਕੋ ਦਿਜ ਪਰ। ਇਸ ਵੇਲੇ ਉਹ ਕਹਿੰਦੇ ਸਾਲਗ੍ਰਾਮ ਜੇ ਪਰੇ ਛੁੱਟ ਕੇ ਨਾ, ਇਹ ਜਿਹੜਾ ਬ੍ਰਾਹਮਣ ਸੀ ਗੁਰੂ ਨਾਨਕ ਸਾਹਿਬ ਦਾ ਸਿੱਖ ਸਜ ਗਿਆ। ਹਰ ਕਿਉ ਅਧਿਕ ਸ਼ਬਦ ਬਹੁ ਲਿਖ ਕਰ। ਗੁਰੂ ਮਹਾਰਾਜ ਪਾਸੋਂ ਬਾਣੀ ਦੇ ਸ਼ਬਦ ਲਿਖ ਲਏ ਪੜ੍ਹਨ ਲਈ, ਬਹੁਤ ਖੁਸ਼ ਹੋਇਆ ਹੈ। ਦੋਹਰਾ ਇਸ ਬਿਦ ਬਿਪਰ ਨਿਹਾਲ ਕਰ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਹੇ ਬਾਬਾ ਬੁੱਢਾ ਸਾਹਿਬ, ਇਸ ਤਰ੍ਹਾਂ ਉਹ ਬ੍ਰਾਹਮਣ ਨੂੰ ਸਿੱਖ ਬਣਾ ਕੇ ਤੇ ਆਪਾਂ ਇਸ ਤਰ੍ਹਾਂ ਨਿਹਾਲ ਕਰਕੇ ਤੀਨੋ ਗਮ ਨ ਬਹੋਰ ਇੱਥੋਂ ਗੁਰੂ ਮਹਾਰਾਜ ਨੇ ਜਿਹੜਾ ਲਾਹੌਰ ਸ਼ਹਿਰ ਰਾਲੀ ਨਦੀ ਤੇ ਬੈਠੇ ਸੀ ਇੱਥੋਂ ਅੱਗੇ ਨੂੰ ਚੱਲਣਾ ਕੀਤਾ। ਇੱਕ ਗ੍ਰਾਮ ਪਹੁੰਚਤ ਪਏ, ਇੱਥੇ ਲਾਹੌਰ ਜ਼ਿਲ੍ਹੇ ਦੇ ਵਿੱਚ ਹੀ ਇੱਕ ਪਿੰਡ ਹੈ ਜਿਹਦਾ ਨਾਂ ਕੰਗਣਪੁਰ ਸ਼ਹਿਰ ਹੈ। ਇਹ ਕੰਗਣਪੁਰ ਮਹਾਰਾਜ ਚਲੇ ਗਏ ਹਨ। ਇੱਥੇ ਸਟੇਸ਼ਨ ਵੀ ਹੈ ਜਿੱਥੇ ਮਹਾਰਾਜ ਜਾ ਕੇ ਪੁੱਜੇ ਬੈਠੇ ਸਨ। ਇੱਥੇ ਅੰਬਾਲ ਸਾਹਿਬ ਗੁਰਦੁਆਰਾ ਵੀ ਸਵਾਏ ਮਾਨ ਹੈ। ਮੰਦ ਮਤੀ ਤੇ ਹਠਾਰ ਜਿੰਨੇ ਕੰਗਣਪੁਰ ਦੇ ਲੋਕ ਕਹਿੰਦੇ ਸਾਰੇ ਭਾੜੇ ਮਤ ਵਾਲੇ ਹੀ ਹੈ, ਬੇਵਕੂਫ ਲਾਣਾ ਹੀ ਹੈ। ਚੌਪਈ ਜਿਹ ਸਥਾਨ ਬੈਠੇ ਗੁਰ ਜਾਈ, ਕੰਗਣਪੁਰ ਦੇ ਵਿੱਚ ਜਿਸ ਸਥਾਨ ਤੇ ਵੀ ਜਾ ਕੇ ਮਹਾਰਾਜ ਬੈਠਦੇ ਹੈ, ਹਸੀ ਕਰ ਹੈ ਤਹ ਮਾਨਵ ਆਈ। ਲੋਕ ਮਹਾਰਾਜ ਨੂੰ ਆ ਕੇ ਬੈਠਿਆਂ ਨੂੰ ਮਖੌਲ ਜੇ ਕਰਦੇ, ਟਿਚਰਾਂ ਜੀਆਂ ਕਰਦੇ ਵੀ ਇਹ ਕਿਹੋ ਜਿਹਾ ਬੈਠੇ ਆ। ਦੀਨ ਉਠਾਏ ਅਵਰ ਥਲ ਗਏ, ਉੱਥੋਂ ਮਹਾਰਾਜ ਨੂੰ ਉਠਾ ਦਿੱਤਾ ਵੀ ਇੱਥੇ ਨਾ ਜੀ ਰਹੋ, ਤੁਸੀਂ ਪਤਾ ਨੀ ਕਿਹੋ ਜਿਹੇ ਹੋਵੋਗੇ। ਤੇ ਮਹਾਰਾਜ ਹੋਰ ਸਥਾਨ ਤੇ ਕਿਤੇ ਚਲੇ ਗਏ। ਇੱਥੇ ਆਸੇ ਪਾਸੇ ਕਿਨਹੋ ਨ ਬੈਠਣ ਕੇ ਠਾ ਦਏ, ਇੱਥੇ ਵੀ ਮਹਾਰਾਜ ਜਾ ਕੇ ਬੈਠਦੇ ਹੋ, ਕਿਸੇ ਥਾਂ ਵੀ ਮਹਾਰਾਜ ਨੂੰ ਬੈਠਣ ਨੀ ਦਿੰਦੇ। ਉਹ ਉੱਥੋਂ ਹੀ ਆ ਕੇ ਕਹਿੰਦੇ ਚਲੋ ਜੀ ਇੱਥੋਂ ਤੁਰੋ ਜੀ ਨਿਕਲੋ, ਵਸਦੇ ਰਹੋ ਇਸੀ ਥਲ ਮਾਹੀ। ਮਹਾਰਾਜ ਨੇ ਜਦੋਂ ਫਿਰ ਇੱਥੋਂ ਚੱਲਣ ਲੱਗੇ ਨਾ, ਤੇ ਮੁੱਖੋਂ ਬਚਨ ਜਾ ਕੇ ਆ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਇਸੇ ਪਿੰਡ ਵਿੱਚ ਹੀ ਵਸਦੇ ਰਹੋ, ਨਾ ਕਿਤੇ ਜਾਓ। ਅਸ ਕਹਿ ਗਮ ਨੇ ਕੀਨ ਦੁੱਖ ਦਾਹੀ, ਇਸ ਤਰ੍ਹਾਂ ਦੇ ਬਚਨ ਕਹਿ ਕੇ ਮਹਾਰਾਜ ਨੇ ਜੋ ਦੁੱਖਾਂ ਨੂੰ ਦਗਦ ਕਰਨ ਵਾਲੇ ਹੈ ਉਹ ਇਸ ਕੰਗਣਪੁਰ ਤੋਂ ਅੱਗੇ ਨੂੰ ਚਲੇ ਗਏ। ਆਵਾ ਪੁਨ ਆ ਗਏ ਇੱਕ ਗ੍ਰਾਮ, ਅੱਗੇ ਇੱਕ ਪਿੰਡ ਆ ਗਿਆ ਹੈ। ਬੈਠ ਗਏ ਸ਼ੁਭ ਥਲ ਸੁਖ ਧਾਮ, ਸੁਖਾਂ ਦੇ ਘਰ ਮਹਾਰਾਜ ਸੋਹਣਾ ਥਾਂ ਬੈਠ ਕੇ ਵੇਖ ਕੇ ਬੈਠ ਗਏ। ਇੱਕ ਸੂਰਪੁਰ ਪਿੰਡ ਸੀ ਪਹਿਲਾਂ, ਅੱਜ ਕੱਲ ਉਹ ਕਸ਼ੂਰ ਸ਼ਹਿਰ ਵਸਿਆ ਹੋਇਆ। ਸੰਤ ਸਰੂਪ ਲਖਿਓ ਨਰ ਗਏ ਆਏ, ਜਦੋਂ ਮਹਾਰਾਜ ਨੂੰ ਵੀ ਇਹ ਤਾਂ ਸੰਤ ਸਰੂਪ ਆ ਗਏ, ਕੋਈ ਸਾਧੂ ਆ ਗਏ, ਉਹ ਜਾਣ ਕੇ ਉਹ ਕਸ਼ੂਰਪੁਰ ਦੇ ਲੋਕ ਆਏ ਹਨ। ਚਰਨ ਕਮਲ ਪਰ ਸੀਸ ਟਿਕਾਏ, ਚਰਨਾ ਕਮਲਾਂ ਉੱਪਰ ਆ ਕੇ ਸੀਸ ਝੁਕਾਇਆ ਟਿਕਾਇਆ ਹੈ। ਅਧਕ ਭਾਉ ਕਰ ਸੇਵਾ ਕੀਨੀ, ਜਿਹੜੇ ਕਸੂਰ ਪਿੰਡ ਦੇ ਲੋਕ ਉਹਨਾਂ ਨੇ ਬੜੇ ਪ੍ਰੇਮ ਨਾਲ ਮਹਾਰਾਜ ਦੀ ਸੇਵਾ ਕੀਤੀ। ਨਿਸਮਹ ਨੀਕੀ ਜਾਗੈ ਦੀਨੀ, ਉਹਨੂੰ ਕਹਿੰਦੇ ਬਰਾਜਣ ਵਾਸਤੇ ਵੀ ਬੜੀ ਚੰਗੇ ਜਗ੍ਹਾ ਦਿੱਤੀ ਹੈ। ਇੱਕ ਸੂਰ ਪਿੰਡ ਦਾ ਗੋਂਦਾ ਜ਼ਿਮੀਂਦਾਰ ਸੀ, ਇਹਨੇ ਬਹੁਤ ਹੀ ਪ੍ਰੇਮ ਪਿਆਰ ਨਾਲ ਮਹਾਰਾਜ ਜੀ ਨੂੰ ਤੁਰ ਛਕਾਇਆ ਸੀ, ਜਿਸ ਕਰਕੇ ਆਪ ਜੀ ਬਹੁਤ ਹੀ ਪ੍ਰਸੰਨ ਹੋ ਗਏ ਸਨ। ਤਬ ਸ੍ਰੀ ਨਾਨਕ ਬੈਨ ਉਚਾਰਾ, ਜਦੋਂ ਗੁਰੂ ਮਹਾਰਾਜ ਨੇ ਜਦੋਂ ਇੱਥੋਂ ਚੱਲਣ ਲੱਗੇ ਨਾ, ਤੇ ਮੁੱਖੋਂ ਬਚਨ ਕਿਹਾ, ਇਹੋ ਗ੍ਰਾਮ ਉਜਰੈ ਗੋ ਸਾਰਾ। ਬਾਲਾ ਤੇ ਮਰਦਾਨਾ ਵੱਲੀ ਝਾਂ ਦੇਖ ਕੇ ਕਹਿਣ ਲੱਗੇ, ਲੈ ਵੀ ਆ ਜਿਹੜਾ ਸਾਰਾ ਪਿੰਡ ਹੈ ਨਾ ਕਸੂਰ ਦਾ, ਕੋਈ ਸਮਾਂ ਆਊਗਾ ਕਹਿੰਦੇ ਸਾਰਾ ਹੀ ਉਜੜ ਜਾਊ, ਇੱਥੇ ਕੋਈ ਨਹੀਂ ਰਹਿਣਾ ਇਸ ਸਥਾਨਕ ਪਿੰਡ ਵਿੱਚ। ਜਾਏ ਬਹੁਤ ਗ੍ਰਾਮਨ ਮੈਂ ਬਸਈ, ਇਹ ਵੀ ਜਿਹੜਾ ਕਸੂਰ ਪਿੰਡ ਹੈ ਬਹੁਤੇ ਪਿੰਡਾਂ ਵਿੱਚ ਜਾ ਕੇ ਇਹ ਬਸੇਗਾ, ਬਹੁਤੇ ਪਿੰਡਾਂ ਵਿੱਚ ਜਾ ਕੇ ਲੋਕ ਉਜੜ ਕੇ ਰਹਿਣਗੇ। ਇਹਾ ਬਾਸ ਸਭ ਹੀ ਕੋ ਨਸਈ, ਸਮਾਂ ਆਊਗਾ ਇੱਥੇ ਜਿਹੜਾ ਇਹ ਕਸੂਰ ਵਿੱਚ ਲੋਕ ਵਸਦੇ ਸਭ ਖਤਮ ਹੋ ਜਾਊਗਾ, ਇੱਥੇ ਕੁਝ ਨਹੀਂ ਰਹਿਣਾ। ਮਰਦਾਨਾ ਇਸ ਬਿਦ ਬਚ ਸੁਣ ਕੇ, ਭਾਈ ਮਰਦਾਨਾ ਜੀ ਇਸ ਤਰ੍ਹਾਂ ਦੇ ਮਹਾਰਾਜ ਦੇ ਬਚਨ ਸੁਣ ਕੇ ਬੋਲਿਓ, ਤਬ ਸੰਸਾ ਮਨ ਗੁਣ ਕੈ, ਸੰਸਾ ਜਾ ਕਰਕੇ ਤੇ ਵਿਚਾਰ ਕੇ ਬੋਲਿਆ ਸਤਿਗੁਰਾਂ ਨੂੰ, ਜਹਾਂ ਹਮਕੋ ਬੈਠਣ ਦੀਨ, ਨਾਨਕ ਸਾਹਿਬ ਜੀ ਜਿੱਥੇ ਉਹ ਕੰਗਣਪੁਰ ਪਿੰਡ ਵਿੱਚ ਸਾਨੂੰ ਬੈਠਣ ਨੀ ਕਿਸੇ ਨੇ ਦਿੱਤਾ, ਵਸਦੇ ਰਹੋ ਕਹਿਣ ਅਸ ਕੀਨੋ, ਉੱਥੇ ਤਾਂ ਤੁਸੀਂ ਇਹੋ ਜਿਹਾ ਬਰੂ ਬਚਨ ਕਹਿ ਦਿੱਤਾ ਵੀ ਤੁਸੀਂ ਇੱਥੇ ਹੀ ਵਸਦੇ ਰਹੋ। ਬਹਰੋ ਸੇਵਾ ਕੀਨੀ ਜਿਹਵਾ, ਦੇਖੋ ਫਿਰ ਮਹਾਰਾਜ ਜਿਹੜੇ ਆ ਕਸੂਰ ਪਿੰਡ ਦੇ ਲੋਕ ਆ ਜਿਨ੍ਹਾਂ ਨੇ ਸਾਰਿਆਂ ਨੇ ਸਾਨੀ ਵਧੀਆ ਸੇਵਾ ਕੀਤੀ ਹੈ। ਉਜਰਨ ਕੋ ਸਰਾਪ ਦੇ ਤਹਿਵਾ ਨਾ ਮਾਰਾ, ਇਹਨਾਂ ਲੋਕਾਂ ਨੂੰ ਵੀ ਤੁਸੀਂ ਉਜੜ ਜਾਓ ਥਾਂ ਥਾਂ, ਬਸ ਇਹ ਸਰਾਪ ਦੇ ਦਿੱਤਾ ਹੈ। ਇਹ ਕਿਆ ਰੀਤ ਆਪਣੇ ਕੀਨੀ, ਇਹ ਸਤਿਗੁਰੂ ਇਸ ਪਿੰਡ ਵਿੱਚ ਆ ਕੇ ਆਪ ਜੀ ਨੇ ਇਹ ਕੀ ਰੀਤੀ, ਇਹ ਨਵੀਂ ਮਰਜ਼ਾਦਾ ਕੀ ਕਰਦੀ ਹੈ, ਕਿਉਂ ਉਜਾੜਦੇ ਲੋਕ? ਮਨ ਮੇਰੇ ਮਹਿ ਪਰ ਹੈ ਨ ਚੀਨੀ, ਮੇਰੇ ਮਨ ਵਿੱਚ ਤਾਂ ਮਾਰਾ ਕੁਛ ਸਮਝ ਨਹੀਂ ਪੈਂਦੀ ਹੈ ਵੀ ਤੁਸੀਂ ਇਹਨਾਂ ਨੂੰ ਇਹੋ ਜਿਹਾ ਸ਼ਰਾਬ ਕਿਉਂ ਦਿੱਤਾ ਸਾਰਾ ਖਾ ਪੀ ਕੇ। ਦੋਹਰਾ ਗੁਰ ਕਹਿ ਨਰ ਇਸ ਗ੍ਰਾਮ ਕੇ, ਮਹਾਰਾਜ ਕਹਿੰਦੇ ਮਰਦਾਨੇ ਸੁਣ ਲਾ, ਜਿਹੜੇ ਕਸੂਰ ਪਿੰਡ ਦੇ ਲੋਕ ਹੈ ਨਾ, ਬਸੈ ਬਹੁਤ ਜੇ ਗ੍ਰਾਮ, ਇਹ ਕਹਿੰਦੇ ਬਹੁਤੇ ਪਿੰਡਾਂ ਵਿੱਚ ਜਾ ਕੇ ਬਸਣ ਰਹਿਣਗੇ। ਸੁਮਤ ਸਿਖਾਵੇ ਸਭ ਨੇ ਕੋ, ਸਾਰੇ ਪਿੰਡ ਦੇ ਲੋਕ ਸਿਆਣੇ ਆ, ਜਿੱਥੇ ਜਿੱਥੇ ਜਾ ਕੇ ਬਸਣਗੇ ਉੱਥੋਂ ਦੇ ਲੋਕਾਂ ਵੀ ਚੰਗੀ ਅਕਲ ਮਾਤੀ ਇਹ ਸਿਖਾਉਣਗੇ। ਵਧ ਹੈ ਧਰਮ ਅਬ ਰਾਮ, ਇਸ ਕਰਕੇ ਇਹਨਾਂ ਦੇ ਇੱਥੋਂ ਜਾਣ ਕੇ ਹੋਰ ਥਾਂ ਬਸਣ ਥਾਂ ਥਾਂ ਬਸਣਗੇ, ਧਰਮ ਬੜਾ ਸੋਹਣਾ ਵੱਧ ਫੁਰ ਜਾਏਗਾ, ਹੋਰ ਪਿੰਡਾਂ ਦੇ ਲੋਕ ਵੀ ਧਰਮੀ ਹੋ ਜਾਣਗੇ। ਚੌਪਈ ਤਿਸੀ ਗ੍ਰਾਮ ਕੇ ਨਰ ਜਹ ਜਹ ਵਾ, ਇਹ ਵੀ ਮਰਦਾਨੇ ਜਿੱਥੇ ਅਸੀਂ ਕਹੇ ਹੈ ਨਾ ਕੰਗਣਪੁਰ, ਵੀ ਤੁਸੀਂ ਇੱਥੇ ਹੀ ਬਸਦੇ ਰਹੋ, ਹੋਰ ਨਾ ਕਿਤੇ ਜਾਓ, ਕਹਿੰਦੇ ਉਸ ਪਿੰਡ ਦੇ ਜੇ ਭਲਾ ਹੋਰ ਥਾਂ ਕਿਤੇ ਜਾਣਗੇ। ਦੇਖਾ ਕੁਮਤ ਕੁਕਰਮ ਚਲਾਵੇ ਹੈ, ਕਹਿੰਦੇ ਉੱਥੇ ਵੀ ਲੋਕਾਂ ਨੂੰ ਪੁੱਠੀ ਗੱਲ ਸਿਖਾ ਕੇ, ਖੋਟੀ ਮਦ ਸਿਖਾ ਕੇ ਪੁੱਠੇ ਹੀ ਸਿਖਾਉਣ, ਪੁੱਠੇ ਪਾਸੇ ਲਾਉਣਗੇ। ਵਿਗੜੇ ਆਪੇ ਹੈ ਆਪਰ ਵਿਗਾਰ ਹੈ, ਆਪ ਤਾਂ ਪਿੰਡ ਦੇ ਲੋਕ ਵਿਗੜੇ ਤਿਗੜੇ ਆ, ਜੇ ਹੋਰ ਕਿਤੇ ਜਾਣਗੇ ਉਹਨਾਂ ਨੂੰ ਵੀ ਵਿਗਾੜਨਗੇ। ਪਰ ਲੋਕਾਂ ਹੈ ਸੁੱਖ ਮੂਲ ਉਖਾਰ ਹੈ, ਕਰਕੇ ਜਿਹੜਾ ਪਰਲੋਕ ਦਾ ਸੁੱਖ ਮੁੱਢੋ ਹੀ ਪੱਟ ਲੈਣਗੇ, ਤੇ ਜਿੱਥੇ ਜਾਣਗੇ ਉਹਨਾਂ ਦਾ ਵੀ ਪੁੱਟ ਦੇਣਗੇ ਪੜੂਗੇ। ਲੰਪਟ ਲੋਭ ਕੂਰ ਅਨਸਰਈ, ਜਿਹੜੇ ਲੋਕ ਕਹਿੰਦੇ ਵਿਸ਼ਿਆਂ ਵਿੱਚ ਲੰਟ ਝੂਠ ਬੋਲਦੇ, ਪਾਪਾਂ ਦੇ ਅਨੁਸਾਰ ਪਾਪ ਕਰੀ ਜਾ ਰਹੇ। ਸੰਤ ਅਥਿਤ ਕੀ ਸੇਵਨ ਕਰਈ, ਸਾਧੂ ਸੰਤ ਆਏ ਗਏ ਉਹਨਾਂ ਦੀ ਇਹ ਸੇਵਾ ਨੀ ਕਰਦੇ ਹਨ। ਇਸ ਦਿਨ ਵਿਖਿਆ ਨਿਖਿਆ ਬਤਾਵੇ ਹੈ, ਰਾਤ ਦਿਨ ਵਿਸ਼ਿਆਂ ਵਿੱਚ ਇਹ ਬਤੀਤ ਕਰਦੇ। ਅੰਤਕ ਤੈ ਅੰਤ ਦੁੱਖ ਪਾਵੇ ਹੈ, ਅੰਤ ਦਾ ਸਮਾਂ ਆਇਆ ਫਿਰ ਕਹਿੰਦੇ ਜਿਹੜੇ ਧਰਮ ਰਾਜ ਦੇ ਜਮਦੂਤ ਆ ਉਹਨਾਂ ਕਰਕੇ ਦੁੱਖ ਪਾਉਣਗੇ। ਮਰਦਾਨਾ ਕਹਿ ਜੇ ਤੁਧ ਭਾਵੇ ਹੈ, ਮਰਦਾਨਾ ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ ਤੁਸੀਂ ਰੱਬ ਰੂਪ ਹੋ, ਜੇ ਤੁਹਾਨੂੰ ਭਾ ਜਾਏ ਚੰਗਾ ਲੱਗ ਜਾਵੇ ਤਾਂ ਉਹਨਾਂ ਕੀ ਮੋਖ ਕਰਾਵੇ ਹੈ। ਜਿਹਨਾਂ ਨੂੰ ਤੁਸੀਂ ਕਿਹਾ ਨਾ ਉਹ ਵੀ ਇੱਥੇ ਹੀ ਵੱਸਦੇ ਰਹੋ, ਉਹ ਉਲਟੇ ਚ ਪਾਸੇ ਚੱਲਣ ਵਾਲੇ ਵਿਸ਼ੇ ਲੰਪੜ ਹੈ, ਤਾਂ ਉਹਨਾਂ ਦੀ ਕਲਿਆਣ ਤੁਸੀਂ ਕਰ ਸਕਦੇ ਹੋ। ਤੇ ਛਿੰਨ ਬਹੁਤੇ ਨਰਨ ਮਝਾਰਾ, ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਬਹੁਤੇ ਲੋਕਾਂ ਵਿੱਚ ਬੈਠੇ ਸੀ, ਭਾਵ ਜਿਹੜਾ ਕਸੂਰ ਦਾ ਪਿੰਡ ਹੈ ਇੱਥੇ ਬੈਠੇ ਸਨ। ਸ੍ਰੀ ਗੁਰ ਉਚਰਿਓ ਸ਼ਬਦ ਮਲਾਰਾ, ਮਹਾਰਾਜ ਨੇ ਇੱਥੇ ਬੈਠ ਕੇ ਪਿੰਡ ਦੇ ਵਿੱਚ ਮਲਾਰ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ। ਰਾਗ ਮਲਾਰ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਖਾਣਾ ਪੀਣਾ ਹੱਸਣਾ ਸੌਣਾ। ਮਰਾਰ ਰਾਗ ਹੈ, ਚਾਰ ਪਦਾਂ ਵਾਲਾ, ਚਾਰ ਪੌੜੀਆਂ ਵਾਲਾ ਇਹ ਸ਼ਬਦ ਹੈ, ਪਹਿਲੇ ਪਾਤਸ਼ਾਹ ਦਾ, ਪਹਿਲੇ ਸਰੂਪ ਦਾ, ਪਹਿਲੇ ਘਰ ਪਹਿਲੇ ਸੁਰਤਾਲ ਵਿੱਚ ਇਹ ਸ਼ਬਦ ਗਾਉਣ ਦੀ ਆਗਿਆ ਹੈ। ਪਰਮੇਸ਼ਰ ਇੱਕੋ ਇੱਕ ਹੈ, ਓਂਕਾਰ ਸਭ ਦਾ ਪ੍ਰਕਾਸ਼ਕ ਤੇ ਰੱਖਕ ਹੈ, ਸਤ ਤ੍ਰੈ ਕਾਲ ਆਵਾਦ ਰੂਪ ਹੈ, ਨਾਮ ਸਾਰੇ ਪ੍ਰਸਿੱਧ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਾਰੀ ਸ੍ਰਿਸ਼ਟੀ ਵਿੱਚ ਪੁਰਖ ਵਿਆਪਿਆ ਹੋਇਆ ਹੈ। ਫਿਰ ਉਹ ਜਿਹੜੀ ਸ੍ਰਿਸ਼ਟੀ ਹੈ ਉਹ ਭੈ ਵਿੱਚ ਉਹ ਨਿਰਭਉ ਸਰੂਪ ਹੈ, ਵਿਆਪਕ ਹੁੰਦਾ ਹੋਇਆ ਸ੍ਰਿਸ਼ਟੀ ਵਿੱਚ, ਸ੍ਰਿਸ਼ਟੀ ਵੈਰ ਵਿੱਚ ਹੈ ਉਹ ਵੈਰ ਤੋਂ ਰਹਿਤ ਹੈ, ਸ੍ਰਿਸ਼ਟੀ ਕਾਲ ਦੇ ਵਿੱਚ ਹੈ, ਕਾਲ ਦੇ ਅਧੀਨ ਅਕਾਲ ਸਰੂਪ ਹੈ, ਸ੍ਰਿਸ਼ਟੀ ਜੰਮਦੀ ਮਰਦੀ ਉਹ ਅਜਨਮਾ ਹੈ, ਸ੍ਰਿਸ਼ਟੀ ਅਗਿਆਨ ਦੇ ਹਨੇਰੇ ਵਿੱਚ ਉਹ ਸਹਿਪੁੰ ਸੁਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਪ੍ਰਕਾਸ਼ ਹੈ, ਗੁਰਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਐਸਾ ਵਾਹਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਮਹਾਰਾਜ ਫਰਮਾਉਂਦੇ ਆ ਵੀ ਹੇ ਮਰਦਾਨੇ, ਆ ਜਿਹੜਾ ਕੋਈ ਖਾ ਪੀ ਲਿਆ ਪਦਾਰਥ ਅਤੇ ਇਸੇ ਤਰ੍ਹਾਂ ਜਿਹੜੇ ਕੋਈ ਰਸ ਹੈ ਉਹਨਾਂ ਨੂੰ ਪੀ ਲਿਆ ਅਤੇ ਖਾ ਪੀ ਕੇ ਖੱਸ ਲਿਆ ਅਤੇ ਫਿਰ ਜਦੋਂ ਰਾਤ ਆ ਗਈ ਉਦੋਂ ਸੌਣਾ ਕਰ ਲਿਆ, ਸੌ ਗਏ ਵਿਸਰ ਗਿਆ ਹੈ ਮਰਨਾ। ਹਾਂ ਕਹਿੰਦੇ ਇਸ ਤਰ੍ਹਾਂ ਖਾਣਾ ਪੀਣਾ ਯਾਦ ਹੈ, ਹੱਸਣਾ ਸੌਣਾ ਯਾਦ ਹੈ, ਜਿਹੜਾ ਕੋਈ ਮਰਨਾ ਹੈ ਇਹਨਾਂ ਨੂੰ ਭੁੱਲ ਹੀ ਗਿਆ ਹੈ, ਬਹੁਤ ਭੁੱਲ ਗਈ ਹੈ ਲੋਕਾਂ ਨੂੰ। ਖਸਮ ਵਿਸਾਰ ਖੁਆਰੀ ਕੀਨੇ, ਇਸ ਕਰਕੇ ਮਾਲਕ ਨੂੰ ਭੁਲਾ ਕੇ ਕੰਗਣਪੁਰ ਦੇ ਲੋਕਾਂ ਨੇ ਕਹਿੰਦੇ ਖੁਰਾਬੀ ਕੀਤੀ ਹੈ, ਪੁੱਠੇ ਮਾੜਾ ਹੀ ਕੀਤਾ ਹੈ। ਤ੍ਰਿਗ ਜੀਵਨ ਨਹੀਂ ਰਹਿਣਾ, ਇਹੋ ਜਿਹੇ ਜੀਵਨ ਨੂੰ ਤਿਰਕਾਰ ਹੈ, ਕਿਉਂਕਿ ਇੱਥੇ ਸਦਾ ਲਈ ਤਾਂ ਸ੍ਰਿਸ਼ਟ ਦੁਨੀਆਂ ਵਿੱਚ ਰਹਿਣਾ ਨਹੀਂ ਹੈ। ਪ੍ਰਾਣੀ ਏਕੋ ਨਾਮ ਕਰਕੇ ਪ੍ਰਾਣਾ ਧਾਰੀ ਲੋਕੋ ਇੱਕ ਪਰਮੇਸ਼ਰ ਦੇ ਨਾਮ ਨੂੰ ਧਿਆਓ ਜੇ ਚੰਗਾ ਭਲਾ ਚਾਹੁੰਦੇ। ਆਪਣੀ ਪਤ ਸੇਤੀ ਘਰ ਜਾਵੋ, ਜਦ ਅਵਦੋ ਦੇ ਨਾਲ ਤੁਸੀਂ ਪਰਲੋਕ ਰੂਪੀ ਘਰ ਨੂੰ ਸੱਚਖੰਡ ਰੂਪੀ ਘਰ ਨੂੰ ਜਾਓਗੇ। ਰਹਾਓ ਤੁਧਨੋ ਸੇਵਹਿ ਤੁਝ ਕਿਆ ਦੇਵਹਿ, ਪਰਮੇਸ਼ਰ ਦੇ ਸਨਮੁਖ ਕਹਿੰਦੇ ਹੀ ਪਰਮੇਸ਼ਰ ਜਿਹੜੇ ਤੈਨੂੰ ਸੇਵਦੇ ਤੈਨੂੰ ਮੰਨਦੇ ਪੂਜਦੇ ਉਹ ਭਲਾ ਤੈਨੂੰ ਕੀ ਦਿੰਦੇ ਹਨ। ਮੰਗਹਿ ਲੇਵਹਿ ਰਹਿ ਨਹੀਂ, ਤੈਨੂੰ ਮੰਨਦੇ ਪੂਜਦੇ ਉਹ ਕੋਈ ਨਾ ਕੋਈ ਤਾਂ ਮੰਗ ਲੈਂਦੇ ਹੀ। ਅਰਮਿਆ ਦੇ ਮਾਨ ਮੰਗੋ ਤਾਨ ਮੰਗੋ ਤਾਂ ਲਕਮੀ ਸੁੱਤ ਦੇ, ਮੰਗਣ ਤੋਂ ਬਿਨਾਂ ਤਾਂ ਕੋਈ ਰਹਿੰਦਾ ਹੀ ਨਹੀਂ ਹੈ, ਜਾਂ ਮੰਗ ਕੇ ਲੈਂਦੇ ਹੈ। ਪਰ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਮੰਗਦੀਆਂ ਉਹਨਾਂ ਨੇ ਰਹਿਣਾ ਨਹੀਂ ਹੈ, ਨਾ ਇਹ ਜਿਹੜੇ ਮੰਗਦੇ ਇਹਨਾਂ ਨੇ ਰਹਿਣਾ ਹੈ। ਤੂੰ ਦਾਤਾ ਜੀਆ ਸਭ ਨਾ ਕਾ, ਪਰਮੇਸ਼ਰ ਤੂੰ ਸਾਰਿਆਂ ਜੀਵਨ ਦਾਤਾ ਹੈ, ਜੀਆਂ ਦਾ ਜੀਆ ਅੰਦਰ ਜੀਓ ਤੁਸੀਂ, ਸਾਰਿਆਂ ਜੀਵਨ ਅੰਦਰ ਜੀਵਨ ਰੂਪ ਵੀ ਜਿੰਦ ਜਾਨ ਵੀ ਤੂੰ ਹੀ, ਜੀਵ ਆਤਮਾ ਰੂਪੀ ਵੀ ਤੂੰ ਹੀ ਹੈ। ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ, ਜਿਹੜੇ ਗੁਰਮੁਖ ਬਣ ਕੇ ਧਿਆਉਂਦੇ ਹੈ ਉਹ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਜਿਹੜਾ ਆਤਮ ਆਨੰਦ ਹੈ ਉਹਨੂੰ ਪਾਉਂਦੇ ਹਨ। ਸੇਈ ਸੂਚੇ ਹੋਹੀ, ਅਸਲ ਰੂਪ ਵਿੱਚ ਪਵਿੱਤਰ ਹੁੰਦੇ ਹਨ। ਅਹਨਿਸ ਨਾਮ ਜਪ ਹੋ ਰੇ ਪ੍ਰਾਣੀ, ਇਹ ਹੁਣ ਜਿੰਨੇ ਕੋਲ ਬੈਠੇ ਆ ਉਹਨਾਂ ਨੂੰ ਸੰਬੋਧਨ ਕਹਿੰਦੇ ਹੇ ਪ੍ਰਾਣਾ ਧਾਰੀ ਜੀਵੋ, ਦਿਨੇ ਰਾਤ ਪਰਮੇਸ਼ਰ ਦਾ ਨਾਮ ਜਪੋ। ਮੈਲੇ ਹੱਛੇ ਹੋਹੀ, ਭਾਵੇਂ ਤੁਸੀਂ ਜਿੰਨੇ ਮਰਜ਼ੀ ਮੈਲੇ ਹੋ ਹੱਛੇ ਪਵਿੱਤਰ ਹੋ ਜਾਓਗੇ। ਜੇ ਹੀ ਰੁੱਤ ਕਾਇਆ ਸੁਖ ਤੇਹਾ, ਮਹਾਰਾਜ ਕਹਿੰਦੇ ਜਿਹੋ ਜੀ ਰੁੱਤ ਹੈ ਇਹ ਤੇਹੋ ਜਿਹੀ ਦੇਹੀ ਅਰਥ ਵਾਸਤੇ ਹਨ ਵੀ ਉਹੀ ਜੀ ਦੇਹੀ ਜੇ ਸਰਯੁਗ ਦੀ ਰੁੱਤ ਸੀ ਅਤੇ ਉਹੀ ਜੀ ਦੇਹੀ ਸੀ, ਸ੍ਰੀ ਵੱਡੇ ਵੱਡੇ ਸੀ ਉਸ ਵੇਲੇ ਦੇ, ਇਸ ਤਰ੍ਹਾਂ ਹੁਣ ਕਲਯੁਗ ਦੀ ਰੁੱਤ ਹੈ ਉਹੇ ਜਿਹੀ ਦੇਹੀ ਜੀ ਹੈ, ਨਕਮੇ ਜੇ ਹੈ ਛੋਟੀ ਉਮਰ ਹੈ, ਅਤੇ ਉਹੇ ਜਾ ਕਹਿੰਦੇ ਇਹ ਕਾਇਆਂ ਨੂੰ ਸਰੀਰਾਂ ਨੂੰ ਸੁੱਖ ਹੈ। ਨਾਨਕ ਰੁੱਤ ਸੁਹਾਵੀ ਸਾਈ, ਇਸ ਕਰਕੇ ਮਹਾਰਾਜ ਫਰਮਾਉਂਦੇ ਅਸਲ ਵਿੱਚ ਜਿਹੜੀ ਰੁੱਤ ਹੈ ਨਾ, ਭਾਵੇਂ ਸਰਯੁਗ ਹੈ ਭਾਵੇਂ ਤ੍ਰਿਤ ਹੈ ਭਾਵੇਂ ਦੁਆਪੁਰ ਹੈ ਭਾਵੇਂ ਕਲਯੁਗ ਹੈ, ਇਹ ਸਾਰੀ ਜਿਹੜੀ ਰੁੱਤ ਹੈ ਸੋਭਨੀਕ ਹੈ ਉਹੀ ਅਸਲ ਵਿੱਚ। ਬਿਨ ਨਾਵੈ ਰੁੱਤ ਕੇ ਹੀ, ਜਿਸ ਰੁੱਤ ਵਿੱਚ ਜਿਸ ਯੁਗ ਵਿੱਚ ਨਾਮ ਜਪਿਆ ਜਾਂਦਾ ਹੈ, ਬਿਨਾਂ ਨਾਮ ਤੋਂ ਕਹਿੰਦੇ ਰੁੱਤ ਕਿਹੋ ਜੀ ਹੈ, ਭਾਵੇਂ ਸਰਯੁਗ ਹੋਵੇ ਭਾਵੇਂ ਕਲਯੁਗ ਹੋਵੇ, ਬਿਨਾਂ ਨਾਮ ਤੋਂ ਰੁੱਤ ਚੰਗੀ ਨਹੀਂ ਸਮਾਂ ਚੰਗਾ ਨਹੀਂ, ਜਾਂ ਮਨੁੱਖਾ ਜਨਮ ਦੀ ਜਿਹੜੀ ਰੁੱਤ ਹੈ ਅਵਸਥਾ ਹੈ, ਭਾਵੇਂ ਬਾਲਕ ਅਵਸਥਾ ਭਾਵੇਂ ਕਿਸ਼ੋਰ ਅਵਸਥਾ ਭਾਵੇਂ ਜਵਾਨ ਅਵਸਥਾ ਭਾਵੇਂ ਟਰੋਟੀ ਟਲਦੀ ਜੋਮੀ ਦੀ ਅਵਸਥਾ ਭਾਵੇਂ ਬੁੱਢਪੁਣਾ ਹੈ, ਬਿਨਾਂ ਨਾਮ ਤੋਂ ਰੁੱਤ ਕਿਹੋ ਜੀ ਹੈ, ਕੋਈ ਇਹ ਅਵਸਥਾ ਰੂਪ ਰੁੱਤ ਸੁਖਦਾਈ ਨਹੀਂ ਇਹ ਦੁਖਦਾਈ ਹੈ, ਨਾਮ ਜਪਦਾ ਫਿਰ ਸੁਖ ਰੂਪ ਅਵਸਥਾ ਹੈ। ਚੌਪਈ ਲੋਕਨ ਸਰਬ ਸ਼ਬਦ ਸੁਣ ਕਰਕੇ, ਜਿੰਨੇ ਲੋਕ ਬੈਠੇ ਸਨ ਸਾਰਿਆਂ ਨੇ ਮਹਾਰਾਜ ਨੇ ਜੋ ਸ਼ਬਦ ਉਚਾਰਨ ਕੀਤਾ ਉਹਨੂੰ ਸੁਣਨਾ ਕੀਤਾ। ਸਿੱਖ ਭਏ ਸਤਿਗੁਰੂ ਵਿਚਾਰ ਕੇ, ਇਹ ਤਾਂ ਸਤਿਗੁਰੂ ਹੈ ਸਿਉਂ ਵਿਚਾਰ ਕੇ ਸਭ ਨੇ ਚਰਨਾਮਤ ਲੈ ਲਈ ਹੈ, ਸਿੱਖ ਸਜ ਗਏ ਹਨ। ਵਾਹਿਗੁਰੂ ਕੋ ਸਿਮਰਨ ਕਰ ਰਹੇ, ਨੇਕ ਸੂਰ ਪਿੰਡ ਦੇ ਲੋਕ ਐਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀ ਜਾਂਦੇ ਹਨ। ਹਿਰਦੇ ਵਿਕਾਰਨ ਕੋ ਪਰ ਹਰਈ, ਹਿਰਦੇ ਜਿਹੜੇ ਕੋਈ ਮਾੜੇ ਵਿਕਾਰ ਭੈੜੇ ਫੁਰਨੇ ਉਹਨਾਂ ਨੂੰ ਛੱਡੀ ਜਾਂਦੇ ਤਿਆਗੀ ਜਾਂਦੇ ਹਨ। ਦੋਹਰਾ ਗਮਨ ਕੀਨ ਤਹਿਤੇ ਪ੍ਰਭੂ। ਹਾਂ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀਓ, ਕਸੂਰ ਪਿੰਡ ਤੋਂ ਮਹਾਰਾਜ ਨੇ ਅੱਗੇ ਚੱਲਣਾ ਕੀਤਾ, ਜਾਨ ਆਨ ਅਸਥਾਨ ਸਥਾਨ ਤੇ ਜਾਣਾ ਕੀਤਾ ਆਪ ਜੀ ਨੇ, ਗੰਜਨ ਦੰਬ ਭੰਜਨ ਕਸ਼ਟ ਇਸ ਵਾਸਤੇ ਜਾਣਾ ਕੀਤਾ ਵੀ ਜਿਹੜਾ ਕੋਈ ਪਖੰਡ ਕਰ ਰਹੇ ਉਹਨੂੰ ਖਤਮ ਕਰਨਾ, ਨਾਸ਼ ਕਰਨਾ, ਜਿਹੜੇ ਕੋਈ ਦੁਖੀ ਲੋਕ ਉਹਨਾਂ ਦੇ ਦੁੱਖ ਤੋੜਨੇ ਹਨ। ਰੰਜਨ ਜਨ ਕੇ ਪ੍ਰਾਨ, ਦਾਸਾਂ ਦੇ ਪ੍ਰਾਣ ਰੂਪ ਹੈ ਤੇ ਦਾਸਾਂ ਨੂੰ ਰੰਜਨ ਪ੍ਰਸੰਨ ਕਰਨ ਵਾਲੇ ਉਹ ਮਹਾਰਾਜ ਕਸੂਰ ਪਿੰਡ ਤੋਂ ਚਲੇ ਗਏ ਹੈ। ਇਸ ਤਰ੍ਹਾਂ ਦਾ ਬਚਨ ਕਰਕੇ ਜਿਸ ਕਰਕੇ ਫਿਰ ਜਿਹੜਾ ਕਸੂਰ ਪਿੰਡ ਜਾ ਇਹ ਉੱਜੜ ਪਿੜ ਗਿਆ ਅਤੇ ਵੀ ਉੱਜਣ ਕੋਈ ਹੋਰ ਥਾਂ ਜਾ ਕੇ ਵਸੂਗਾ, ਫਿਰ ਉਹ ਕਸੂਰ ਜਿਹੜਾ ਇਹ ਸ਼ਹਿਰ ਬਹੁਤ ਤਕੜਾ ਵੱਡਾ ਵਸ ਗਿਆ। ਜੋ ਗੁਰੂ ਨਾਨਕ ਸਾਹਿਬ ਜੀ ਦੇ ਵਰ ਰੂਪ ਬਚਨਾ ਕਰਕੇ ਵੀ ਤੁਸੀਂ ਉੱਜੜ ਕੇ ਵਸੋਗੇ। ਸੋ ਪਿੰਡ ਸੀ ਹੁਣ ਸ਼ਹਿਰ ਵਸਿਆ ਪਿਆ ਅਤੇ ਮਹਾਰਾਜ ਦੀ ਯਾਦ ਵਿੱਚ ਹੁਣ ਵੀ ਸੋਹਣਾ ਸਥਾਨ ਹੈ ਉੱਥੇ ਕਸ਼ੂਰ ਸ਼ਹਿਰ ਵਿੱਚ। ਸੋ ਰੋ ਵਿਚਾਰ ਇਸ ਤਰ੍ਹਾਂ ਜਿੱਥੇ ਕਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਧਰਤੀ ਦੇ ਕੋਨੇ ਕੋਨੇ ਵਿੱਚ ਵਿਚਰੇ ਹੈ, ਉਹਨਾਂ ਨੂੰ ਭਾਵ ਭਗਤੀ ਵਾਲੇ ਆਪ ਜੀ ਨੇ ਬਣਾਇਆ, ਡੰਮ ਭੰਗ ਛੁਡਾ ਕੇ ਸਿੱਖੀ ਬਖਸ਼ੀ, ਲੋਕ ਪ੍ਰਲੋਕ ਸਵਾਰਿਆ, ਪਾਪਾ ਗੁਨਾਹ ਤੋਂ ਕਰਨ ਤੋਂ ਵਰਜਿਆ ਉਹਨਾਂ ਨੂੰ। ਇਸ ਤਰ੍ਹਾਂ ਇਹ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ ਵਾਲਾ ਸੱਚੇ ਨਾਮ ਦਾ ਸਹਾਰਾ ਦੇ ਕੇ ਉਹ ਜਿਵੇਂ ਇੱਥੋਂ ਗੁਰੂ ਨਾਨਕ ਸਾਹਿਬ ਜੀ ਸਤਿਗੁਰਾਂ ਪਿੰਡ ਵੱਲ ਚਲੇ ਗਏ ਸਨ। ਇੱਥੇ ਬਹੁਤ ਬੜਾ ਇੱਕ ਸ਼ਾਹੂਕਾਰ ਸੀ ਜੋ ਬਹੁਤ ਹੀ ਵਿਚਾਰਾ ਦੁਖੀ ਸੀ ਅਤੇ ਮਹਾਰਾਜ ਦੇ ਚਰਨ ਛਰਨ ਆਇਆ। ਕਹਿੰਦਾ ਮਹਾਰਾਜ ਮੈਂ ਬਹੁਤ ਦੁਖੀ। ਮਹਾਰਾਜ ਕਹਿੰਦੇ ਵੀ ਕਰਮਾਂ ਅਨੁਸਾਰ ਜਿਹੜਾ ਕੋਈ ਕੋਈ ਕਰਮ ਕਰਦਾ ਉਹ ਫਿਰ ਉਹਨੂੰ ਦੁੱਖ ਭੋਗਣਾ ਪੈਂਦਾ, ਤੂੰ ਇਹ ਕੀ ਰੋਂਦਾ ਦੁੱਖ ਕਰਕੇ, ਜਿਨ੍ਹਾਂ ਨੇ ਵੀ ਮਾੜੇ ਕਰਮ ਕੀਤੇ ਉਹਨਾਂ ਨੂੰ ਰੋਣਾ ਹੀ ਪਿਆ ਹੈ। ਫਿਰ ਆਪ ਜੀ ਨੇ ਇਹ ਸ਼ਾਹੂਕਾਰ ਦੇ ਪਰਸਾਏ ਇੱਕ ਸਲੋਕ ਵੀ ਉਚਾਰਨ ਕੀਤਾ ਸੀ, ਸੰਸਰਦਾਨ ਦੇ ਅੰਦਰ ਰੋਇਆ ਪਰਸ ਰਾਮ ਰੋਵੈ ਕਰਾਇਆ, ਜਾਂ ਸਰੋਵੈ ਭੀਖਿਆ ਗਾਏ, ਐਸੀ ਦਰਗਾਹ ਮਿਲਾ ਸਜਾਏ। ਉਹ ਜਿਵੇਂ ਵੀ ਮਹਾਰਾਜ ਨੇ ਉਹ ਸ਼ਬਦ ਉਚਾਰਨ ਕੀਤਾ ਸੀ, ਇਹਨੂੰ ਸਮਰਥ ਬਖਸ਼ੀ, ਇਹਦੇ ਘਰ ਵਾਲੀ ਸ਼ਾਣੀ ਨੂੰ ਵੀ ਮਹਾਰਾਜ ਨੇ ਸ਼ਾਂਤੀ ਦਿੱਤੀ ਸੀ। ਉਹ ਪ੍ਰਸੰਗ ਆਏਗਾ, ਜਿਵੇਂ ਵੀ ਆਏਗਾ ਆਪਾਂ ਕੱਲ੍ਹ ਦੇ ਦੀਵਾਨ ਵੀ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਗਮਨ ਕੀਨ ਤਹਿਤੇ ਪ੍ਰਭੂ, ਜਾਨ ਆਨ ਅਸਥਾਨ, ਗੰਜਨ ਦੰਭ ਭੰਜਨ ਕਸ਼ਟ, ਰੰਜਨ ਜਨ ਕੇ ਪ੍ਰਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਠੀਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀਐ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ,